ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਕਮਲ ਬਦਨ ਇੱਕ ਦਿਨ ਨਿਜ ਸਦਨਾ ਪੌਡ ਸੈਨ ਕੀਏ ਦੁਖ ਨਿਕਦਨਾ ਤੇਹ ਛਿਨ ਅਸਨ ਹੋਤ ਭਾ ਤਿਆਰਾ ਸਵਾਦ ਸਰਸ ਨਾਨਾ ਪ੍ਰਕਾਰਾ ਕਮਲ ਬਦਨ ਇੱਕ ਦਿਨ ਨਿਜ ਸਦਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਪਵਿੱਤਰ ਇਤਿਹਾਸ ਜੋ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਲੜੀਵਾਰ ਰੂਪ ਵਿੱਚ ਹੀ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਪਿੱਛੇ ਪ੍ਰਸੰਗ ਰਾਏ ਬੁਲਾਰ ਜੀ ਦਾ ਆਪਾਂ ਸੁਣਿਆ ਹੈ, ਇਸ ਨੇ ਸਤਿਗੁਰੂ ਜੀ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਉਪਦੇਸ਼ ਦੇ ਕੇ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰੋ, ਮੇਰਾ ਜਿਹੜਾ ਆਤਮਾ ਹੈ ਉਹਦੀ ਲਖਤਾ ਕਰਾਓ। ਸਿਆਣੇ ਮਹਾਰਾਜ ਕਹਿੰਦੇ ਵੀ ਜਿਹੜਾ ਅਗਿਆਨ ਹੈ ਹਨੇਰੇ ਵਰਗਾ ਹੈ, ਪਰ ਮੈਂ ਸਮਝਦਾ ਵੀ ਅਗਿਆਨ ਜਿਹੜਾ ਹਨੇਰੇ ਨਾਲੋਂ ਜ਼ਿਆਦਾ ਖਤਰਨਾਕ ਹੈ, ਜ਼ਿਆਦਾਤਰ ਹੈ। ਕਿਉਂ? ਹਨੇਰੇ ਵਿੱਚ ਮਨੁੱਖ ਬੈਠਾ ਹੋਵੇ, ਚਲੋ ਬਾਹਰਲੀਆਂ ਬਸਤੂਆਂ ਜਿਹੜੀਆਂ ਕੋਈ ਨੇੜੇ ਤੇੜੇ ਉਹਦੇ ਇੱਧਰ ਉੱਧਰ ਪਈਆਂ ਉਹ ਨਹੀਂ ਦਿਸਦੀਆਂ ਹਨੇਰੇ ਕਰਕੇ, ਪਰ ਜਿਸ ਹਨੇਰੇ ਵਿੱਚ ਮਨੁੱਖ ਬੈਠਾ, ਜਿਸ ਮਕਾਨ ਵਿੱਚ ਬੈਠਾ ਹੈ, ਉਸ ਮਨੁੱਖ ਦੇ ਸਰੀਰ ਦਾ ਤਾਂ ਉਹਨੂੰ ਪਤਾ ਹੀ ਹੁੰਦਾ, ਭਾਵ ਸਰੀਰ ਦੀ ਤਾਂ ਸਾਰੀ ਸੋਝੀ ਹੁੰਦੀ ਹੈ ਵੀ ਆਹ ਮੇਰੇ ਪੈਰ ਹੈ, ਆਹ ਮੇਰੇ ਹੱਥ ਹੈ, ਆਹ ਮੇਰਾ ਮੁੱਖ ਹੈ, ਆਹ ਮੇਰਾ ਸੀਸ ਹੈ। ਇਹ ਅਗਿਆਨ ਨੇ ਤਾਂ ਮਾਰਾ ਸਭ ਕੁਛ ਹੀ ਭੁਲਾ ਦਿੱਤਾ ਹੈ ਵੀ ਆਪਣੇ ਆਪੇ ਦਾ ਹੀ ਨਹੀਂ ਪਤਾ ਵੀ ਮੈਂ ਕੀ ਹਾਂ। ਬੁੱਲਿਆ ਨੇ ਕਿਹਾ ਨਾ ਮੈਂ ਬੁੱਲਿਆ, ਮੈਂ ਕੀ ਜਾਣਾ, ਮੈਂ ਕੌਣ। ਵੀ ਮੈਂ ਨਹੀਂ ਜਾਣਦਾ ਵੀ ਮੈਂ ਕੌਣ ਹਾਂ। ਉਹ ਹੈ ਤਾਂ ਇਹ ਜਿਹੜਾ ਇਹ ਜੀਵ ਪਰਮੇਸ਼ਰ ਦੀ ਅੰਸ਼ ਗਿਆਨ ਦੀ ਉਹ ਕਿਰਪਾ ਨਾਲ ਸ਼ਕਤੀ ਨਾਲ ਆਪਣੇ ਆਪ ਨੂੰ ਕਹਿੰਦਾ ਉਹ ਪਰਮੇਸ਼ਰ ਕੋਈ ਹੋਰ ਹੈ, ਮੈਂ ਕੋਈ ਹੋਰ ਹਾਂ, ਮੈਂ ਜੰਮਣ ਮਰਨ ਵਿੱਚ ਹਾਂ, ਹਰ ਯੋਗ ਵਿੱਚ ਹਾਂ, ਦੁਖੀ ਸੁਖੀ ਹਾਂ। ਇਹ ਅਗਿਆਨ ਵਸ ਪਿਆ ਕਹਿੰਦਾ ਹੈ। ਹੁਣ ਜੰਮਣਾ ਮਰਨਾ ਤਾਂ ਸਰੀਰ ਕਰਕੇ ਹੈ, ਦੁਖੀ ਸੁਖੀ ਹੋਣਾ ਮਨ ਕਰਕੇ ਹੈ, ਭੁੱਖ ਤੇ ਲੱਗਣੀ ਇਹ ਪੁਰਾਣਾਂ ਦੇ ਧਰਮ ਹੈ। ਇਹ ਜਿਹੜਾ ਕੋਈ ਆਤਮਾ ਉਹਦੇ ਵਿੱਚ ਤਾਂ ਨਹੀਂ ਕੋਈ ਜੰਮਣਾ ਮਰਨਾ ਹੈ, ਨਾ ਕੋਈ ਦੁੱਖ ਹੈ ਨਾ ਕੋਈ ਸੁੱਖ ਹੈ, ਉਹ ਤਾਂ ਸਰਚਿਤ ਅਨੰਦ ਸਰੂਪ ਹੈ, ਉਸ ਦੀ ਭਾਂਤੀ ਪ੍ਰੇਤਾ ਰੂਪ ਹੈ। ਇਸ ਕਰਕੇ ਮੇਰਾ ਐਸਾ ਜਿਹੜਾ ਮੇਰਾ ਆਤਮਾ ਹੈ ਇਹ ਜੰਮਣ ਮਰਨ ਤੋਂ ਰਹਿਤ ਹੈ, ਦੁੱਖਾਂ ਸੁੱਖਾਂ ਤੋਂ ਹਰ ਖੁਸ਼ੋਗ ਤੋਂ ਉੱਪਰ ਹੈ, ਉਹਦੀ ਲਖਤਾ ਕਰਾਓ। ਮਹਾਰਾਜ ਨੇ ਸਵਾਲ ਕਰਤਾ ਵੀ ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈ, ਵੀ ਮੈਂ ਕੀ ਹਾਂ। ਕਿਹਾ ਮਹਾਰਾਜ ਮੈਂ ਸਰੀਰ ਨੂੰ ਹੀ ਸਭ ਕੁਝ ਸਮਝਦਾ, ਵੀ ਇਹ ਮੇਰਾ ਸਰੀਰ ਹੈ। ਇਹ ਮੇਰੇ ਹੱਥ ਪੈਰ ਹੈ, ਆਹ ਮੇਰਾ ਹੱਥਾਂ ਨਾਲ ਸਰੀਰ ਨਾਲ ਕਮਾਇਆ ਧਨ ਪਦਾਰਥ ਹੈ। ਮੇਰਾ ਨਾਂ ਰਾਏ ਬੁਲਾਰ ਹੈ, ਇਹਦੇ ਵਿੱਚ ਵੀ ਮੇਰੀ ਅੰਗਤਾ ਹੈ, ਵੀ ਇਹ ਮੇਰਾ ਇਸ ਨਾਂ ਹੈ। ਮਹਾਰਾਜ ਕਹਿੰਦੇ ਇਹ ਤਾਂ ਪੰਜ ਤੱਤਾਂ ਦਾ ਸਰੀਰ ਹੈ, ਪੰਜ ਤੱਤ ਵੀ ਜੜ ਹੈ, ਉਹਨਾਂ 'ਚੋਂ ਬਣਿਆ ਕਾਰਜ ਰੂਪ ਸਰੀਰ ਵੀ ਜੜ ਹੈ। ਇਹ ਤਾਂ ਜਿਹੜੀ ਚੇਸ਼ਟਾ ਇਸ ਸਰੀਰ ਦੀ ਹੋ ਰਹੀ ਹੈ ਉਹ ਕੋਈ ਵੱਖਰਾ ਹੈ ਚੇਤਨ ਸਰੂਪ, ਇਹਨੂੰ ਛੱਡ ਅੱਗੇ ਦੇਖ ਕੀ ਹੈ। ਫਿਰ ਗਿਆਨ ਇੰਦਰੀਆਂ ਦਾ ਨਾਂ ਲਿਆ ਇਸਨੇ, ਵੀ ਮੈਂ ਆਹ ਜਿਹੜਾ ਅੱਖਾਂ ਹਨ, ਨੱਕ ਹੈ, ਕੰਨ ਹੈ, ਇਹ ਜਿਹੜੇ ਗਿਆਨ ਇੰਦਰੀ ਹੈ ਜਿਨ੍ਹਾਂ ਦੁਆਰਾ ਸਾਰੀ ਸੋਝੀ ਆਉਂਦੀ ਹੈ। ਅੱਖਾਂ ਰਾਹੀਂ ਰੂਪ ਗਰੂਪ ਦਾ ਗਿਆਨ ਹੁੰਦਾ ਹੈ, ਕੰਨਾਂ ਰਾਹੀਂ ਚੰਗਾ ਮੰਦਾ ਇਹਨੇ ਕੀ ਕਿਹਾ ਹੈ ਉਹਦਾ ਗਿਆਨ ਹੋ ਜਾਂਦਾ ਹੈ, ਨਾਸਕਾ ਰਾਹੀਂ ਸੁਗੰਧੀ ਅਤੇ ਦੁਰਗੰਧੀ ਦਾ, ਚਮੜੀ ਰਾਹੀਂ ਵੀ ਇਹ ਚੀਜ਼ ਕੂੜੀ ਹੈ, ਇਹ ਖਰ ਸਖਤ ਹੈ, ਇਹ ਠੰਡੀ ਹੈ ਕਿ ਤੱਤੀ ਹੈ, ਇਹਦਾ ਜਵਾਨ ਰਾਹੀਂ ਰਸ ਗਰਸ ਦਾ ਪਤਾ ਲੱਗ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਰਾਹੀਂ ਇਹ ਗਿਆਨ ਹੁੰਦਾ। ਫਿਰ ਮੇਰਾ ਆਪਾਂ ਉੱਗੇ ਇੰਦਰੇ ਹੋਣਗੇ। ਮਹਾਰਾਜ ਕਹਿੰਦੇ ਨਹੀਂ, ਇਹ ਵੀ ਜੜ ਹੈ, ਜਿਹੜਾ ਅੱਖਾਂ ਨੂੰ ਉਹ ਸ਼ਕਤੀ ਦੇ ਰਿਹਾ, ਅੱਖਾਂ ਵਿੱਚ ਬੈਠ ਕੇ ਵੇਖ ਰਿਹਾ, ਰੂਪ ਰੂਪ ਜਣਾ ਰਿਹਾ, ਉਹ ਕੋਈ ਵੱਖਰਾ ਹੈ। ਅੱਖਾਂ ਦਾਨੇ ਦੇ ਵੀ ਹੁੰਦੀਆਂ, ਬੋਲੇ ਦੇ ਕੋਲ ਵੀ ਕੰਨ ਹੁੰਦੇ, ਜਵਾਨ ਗੁੰਗੇ ਕੋਲ ਵੀ ਹੁੰਦੀ ਹੈ, ਪਰ ਜਿੰਨਾ ਚਿਰ ਉਹ ਚੇਤਨ ਸ਼ਕਤੀ ਨਹੀਂ ਨਾ ਕੰਮ ਕਰਦੀ, ਉਹਨਾਂ 'ਚ ਰੂਪ ਰੂਪ ਦਾ ਗਿਆਨ ਨਹੀਂ ਹੁੰਦਾ ਹੈ। ਅੰਨੇ ਨੂੰ ਕੋਈ ਨਹੀਂ ਦਿਸਦਾ ਹੈ, ਕਿਉਂਕਿ ਉਹ ਦੇਖਣ ਵਾਲੀ ਤਾਂ ਕੋਈ ਹੋਰ ਹੈ ਨਾ ਵਸਤੂ, ਅਤੇ ਦੇਖ ਕੇ ਗਿਆਨ ਕਰਾਉਣ ਵਾਲੀ ਵਸਤੂ ਵੀ ਉਹੀ ਹੈ। ਇਸ ਕਰਕੇ ਜਿਹੜਾ ਇਹਨਾਂ ਨੂੰ ਜਿਹੜਾ ਕੋਈ ਸੱਤਾ ਦਿੰਦਾ ਉਹ ਕੋਈ ਹੋਰ ਹੈ। ਫਿਰ ਇਸਨੇ ਮਨ ਨਾਲ ਲਾ ਲਿਆ, ਕਹਿੰਦੇ ਵੀ ਮੈਂ ਮਨ ਹੋਵਾਂਗਾ। ਮਹਾਰਾਜ ਕਹਿੰਦੇ ਇਹ ਵੀ ਪੰਜਾਂ ਤੱਤਾਂ ਦਾ ਜਿਹੜਾ ਸਤੋ ਅੰਸ਼ ਹੈ ਉਹ ਤੋਂ ਇਹ ਹੋਂਦ ਵਿੱਚ ਆਇਆ ਹੈ। ਜਦੋਂ ਪੰਜਾਂ ਤੱਤ ਜੜ ਹੈ ਫਿਰ ਉਹਨਾਂ ਦੀ ਅੰਸ਼ ਤੋਂ ਆਇਆ ਹੈ। ਇਹ ਅੰਤਕਰਨ ਮਨਬੁੱਧ ਕਿਵੇਂ ਚੇਤਨ ਸਰੂਪ ਹੋ ਸਕਦੇ ਹੈ, ਉਹ ਕੋਈ ਹੋਰ ਹੈ। ਕਈ ਵੀ ਉਹ ਜਦੋਂ ਔਖਾ ਜਿਹਾ ਹੁੰਦਾ ਉਦੋਂ ਕਹਿੰਦਾ ਹੁੰਦਾ ਮੇਰਾ ਮਨ ਬਹੁਤ ਦੁਖੀ ਹੈ, ਮੈਂ ਬਹੁਤ ਬੇਚੈਨ ਹਾਂ। ਉਹ ਜਿਹੜਾ ਕੋਈ ਮੈਂ ਬਹੁਤ ਦੁਖੀ ਹਾਂ, ਮੈਂ ਬਹੁਤ ਬੇਚੈਨ ਹਾਂ, ਉਹ ਕਹਿਣ ਵਾਲਾ ਕਹਾਉਣ ਵਾਲਾ ਕੋਈ ਹੋਰ ਹੈ, ਜਣਾਉਣ ਵਾਲਾ, ਅਨੁਭਵ ਕਰਾਉਣ ਵਾਲਾ। ਫਿਰ ਉਹ ਕਹਿੰਦਾ ਮਹਾਰਾਜ ਵੀ ਜਿਨ ਮਨ ਨਹੀਂ ਹੈ ਫਿਰ ਬੁੱਧ ਹੋਊਗੀ, ਬੁੱਧਰਾ ਹੀ ਇਹ ਨਿਰਣਾ ਹੁੰਦਾ ਮੈਂ ਦੁਖੀ ਸੁਖੀ ਹਾਂ। ਕਹਿੰਦਾ ਨਹੀਂ, ਬੁੱਧੀ ਵੀ ਜੜ ਹੈ। ਕਬੀਰ ਕਹਿੰਦਾ ਮੇਰੀ ਅਕਲ ਬੁੱਧ ਮਾਰੀ ਗਈ, ਮੈਨੂੰ ਕੋਈ ਸੋਚਦਾ ਹੀ ਨਹੀਂ ਵੀ ਮੈਂ ਕੀ ਕਰਾਂ। ਕਹਿੰਦੇ ਇਸ ਕਰਕੇ ਉਹ ਜਿਹੜਾ ਕਹਿੰਦਾ ਨਾ ਮੇਰੀ ਮੱਤ ਮਾਰੀ ਗਈ, ਉਹ ਮੇਰੀ ਜਿਹੜਾ ਕਹਿਣ ਵਾਲਾ ਨਾ ਉਹ ਹੈ, ਉਹ ਕੋਈ ਹੋਰ ਹੈ, ਉਹੀ ਹੈ ਤੇਰਾ ਆਪਣਾ ਆਪਾ, ਉਹ ਬੁੱਧੀ ਤੋਂ ਪਰੇ ਹੈ। ਇਸ ਤਰ੍ਹਾਂ ਮਹਾਰਾਜ ਨੇ ਫਿਰ ਮੇਰ ਦੀ ਨਿਗਾਹ ਕਰ ਦਿੱਤੀ, ਸਾਖਿਆਤ ਕਰ ਦਿੱਤਾ ਆਪਣਾ ਆਪਾ, ਤੇਰੀ ਸਮਾਧੀ ਲੱਗ ਗਈ। ਧੰਨ ਧੰਨ ਕਹਿਣ ਲੱਗਿਆ ਸਤਿਗੁਰਾਂ ਨੂੰ ਕਿ ਮਹਾਰਾਜ ਮੇਰੇ ਮਨੁੱਖ ਜਨਮ ਦੀ ਸਫਲਤਾ ਹੋ ਗਈ ਹੈ, ਹੁਣ ਸਾਰੇ ਆਤਮਾ ਇੱਕੋ ਆਕਾਸ਼ ਵਾਂਗੂ ਵਿਆਪਕ ਦਿਸ ਰਿਹਾ ਹੈ। ਜਿਹੜਾ ਭੇਦ ਸੀ, ਨਰਤਪਣਾ ਸੀ, ਉਹ ਸਾਰਾ ਆਪ ਜੀ ਨੇ ਨਿਰਤ ਕਰਕੇ ਦੂਰ ਕਰ ਦਿੱਤਾ ਹੈ। ਹੁਣ ਤਾਂ ਮਹਾਰਾਜ ਜਿਵੇਂ ਗਿਆਨ ਦਾ ਸੂਰਜ ਹੈ, ਉਹ ਵਿਚਾਰ ਰਹੇ ਹੈ ਜਿਨ੍ਹਾਂ ਦੇ ਦਰਸ਼ਨ ਦਿੱਤੇ, ਦਰਸ਼ਨ ਕੀਤੇ ਹੀ ਪਾਪ ਭਜਦੇ ਹੈ। ਰਾਏ ਬੁਲਾਰ ਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਕੇ ਆਪਣੇ ਆਤਮ ਸਰੂਪ ਦੀ ਲਖਤਾ ਕਰਾ ਕੇ ਸਤਿਗੁਰੂ ਜੀ ਆਪਣੇ ਘਰ ਵਿੱਚ ਆ ਗਏ। ਜਿਵੇਂ ਘਰ ਦੇ ਵਿੱਚ ਜਿਹੜੀ ਕੋਈ ਰਾਸੀ ਰਹਿਣ ਵਾਲੀ ਹੈ, ਉਹਨੂੰ ਵੀ ਮਹਾਰਾਜ ਨੇ ਗਿਆਨ ਕਰ ਦਿੱਤਾ, ਜਿੰਨਾ ਕੁ ਲੋਕਾਂ ਦੀ ਸੋਝੀ ਬਖਸ਼ ਦਿੱਤੀ, ਅੰਤਰਮੁਖ ਬਿਰਤੀ ਵੀ ਕਰ ਦਿੱਤੀ। ਉਹ ਜਿਵੇਂ ਘਰ ਦੀ ਦਾਸੀ 'ਤੇ ਮਿਹਰ ਕੀਤੀ, ਉਹ ਅੱਜ ਪ੍ਰਸੰਗ ਹੁਣ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ। ਕਮਲ ਬਦਨ ਇੱਕ ਦਿਨ ਨਿਜ ਸਾਧਨਾ, ਇੱਕ ਦਿਨ ਦੀ ਗੱਲ ਹੈ, ਜਿਨ੍ਹਾਂ ਦਾ ਕਵਲ ਵਰਗਾ ਮੁੱਖ ਖਿੜਿਆ ਹੋਇਆ, ਉਹ ਐਸੇ ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਦੇ ਵਿੱਚ ਪੌੜ ਸੈਨ ਕੀ ਦੁੱਖ ਨਿਕਦਨਾ, ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਆਪਣੇ ਉੱਪਰ ਲੈਟ ਕੇ ਉਹਨਾਂ ਨੇ ਬੜਾ ਡਰਨਾ ਕੀਤਾ ਸੀ, ਸੁੱਤੇ ਹੋਏ ਸਨ। ਤੇਹ ਛਿਨ ਆਸਨ ਹੋਤ ਭਾ ਤਿਆਰਾ, ਸਵੇਰੇ ਮਾਤਾ ਤ੍ਰਿਪਤਾ ਜੀ ਦੇ ਹੱਥਾਂ ਰਾਹੀਂ ਸੋਹਣਾ ਜਿਹੜਾ ਭੋਜਨ ਛਕਣ ਲਈ ਸਤਿਗੁਰੂ ਲਈ ਤਿਆਰ ਹੋਇਆ ਹੈ। ਸਵਾਦ ਸਰਸ ਨਾਨਾ ਪ੍ਰਕਾਰਾ, ਬਹੁਤਾ ਸਵਾਦੀ ਹੈ ਤੇ ਨਾਨਾ ਤਰ੍ਹਾਂ ਦਾ ਬਣਿਆ ਹੋਇਆ, ਯਾਨੀ ਵੱਖਰੋ ਵੱਖਰੇ ਤਰ੍ਹਾਂ ਦੇ ਭੋਜਨ ਬਣੇ ਆ। ਕੀ ਕਿਸਮ ਦੇ? ਪਾਕਸ਼ਾਲ ਮਹਿ ਤ੍ਰਿਪਤਾ ਮਾਤਾ, ਗੁਰੂ ਨਾਨਕ ਸਾਹਿਬ ਦੇ ਮਾਤਾ ਤ੍ਰਿਪਤਾ ਜੀ ਰਸੋਈ ਵਿੱਚ ਆਪ ਭੋਜਨ ਤਰ੍ਹਾਂ ਤਰ੍ਹਾਂ ਦੇ ਬਣਾਈ ਜਾ ਰਹੇ ਸਨ। ਬਿੰਜਨ ਕਰਵਾਏ ਹਿਤ ਤਾਤਾ, ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਨੂੰ ਛਕਾ ਕੇ ਪ੍ਰਸੰਨਤਾ ਲੈਣ ਲਈ ਉਹ ਤਿਆਰ ਕਰਵਾਏ ਹਨ। ਇੱਕ ਦਾਸੀ ਸੋ ਨਿਕਟ ਬੁਲਾਈ, ਬਿਲਕੁਲ ਸਾਰੇ ਭੋਜਨ ਤਿਆਰ ਹੋ ਗਏ। ਇੱਕ ਦਾਸੀ ਨੂੰ ਆਵਾਜ਼ ਮਾਰ ਕੇ ਮਾਤਾ ਤ੍ਰਿਪਤਾ ਨੇ ਆਪਣੇ ਕੋਲ ਬੁਲਾ ਲਿਆ ਹੈ। ਡਾਕਟਰ ਵੀਰ ਸਿੰਘ ਜੀ ਨੇ ਤਾਂ ਲਿਖਿਆ ਵੀ ਉਹਦਾ ਨਾਤੁਲਸਾ ਸੀ, ਇਸੇ ਤਰ੍ਹਾਂ ਕਈਆਂ ਨੇ ਲਿਖਿਆ ਵੀ ਉਹਦਾ ਨਾਮ ਮੰਤਰਾਂ ਦਾ ਸੀ, ਭਾਵੇਂ ਜਾਂ ਮੰਤਰਾ ਹੋਈ ਜਾਂ ਤੁਲਸੀ ਹੋਈ, ਉਹਦਾ ਨਾਂ ਹੈ ਦਾਸੀ ਸੀ ਘਰ ਦੀ। ਉਸ ਨੂੰ ਆਵਾਜ਼ ਮਾਰ ਕੇ ਬੁਲਾਇਆ, ਇਹ ਤੁਲਸਾਂ ਦਾਸੀ, ਇਹ ਮੰਤਰਾਂ ਦਾਸੀ, ਤੂੰ ਕਿੱਥੇ ਹੈ, ਛੇਤੀ ਦੇ ਕੇ ਮੇਰੇ ਕੋਲ ਆ। ਕਹੇ ਕ ਸੁੱਤ ਕੋ ਆਨ ਜਗਾਈ, ਦਾਸੀ ਆ ਗਈ, ਉਸਨੇ ਮਾਤਾ ਨੇ ਕਿਹਾ ਵੀ ਮੇਰੇ ਸਪੁੱਤਰ ਗੁਰੂ ਨਾਨਕ ਸਾਹਿਬ ਨੂੰ ਜਗਾ ਕੇ ਇੱਥੇ ਰਸੋਈ ਵਾਲੀ ਜਗ੍ਹਾ ਤੂੰ ਲਿਆ। ਸੀਤਲ ਹੋਏ ਨਾ ਜਾਏ ਆਹਾਰਾ, ਕਿ ਠੰਡੀ ਮੌਸਮ ਹੈ, ਕਿਤੇ ਜਿਹੜਾ ਭੋਜਨ ਹੈ ਦੇਰੀ ਹੋਣ ਨਾਲੇ ਕਿਤੇ ਠੰਡਾ ਜਾ ਨਾ ਹੋ ਜਾਵੇ। ਜਿਵੇਂ ਹੈ ਆਨ ਅਨੇਕ ਪ੍ਰਕਾਰ, ਮੈਂ ਅਨੇਕਾਂ ਤਰ੍ਹਾਂ ਦੇ ਭੋਜਨ ਬਣਾਏ, ਗੁਰੂ ਨਾਨਕ ਸਾਹਿਬ ਜੀ ਗਰਮ ਗਰਮ ਆ ਕੇ ਇੱਥੇ ਰਸੋਈ ਵੀ ਛਕ ਲੈਣ। ਤਬ ਗਵਨੀ ਦਾਸੀ ਸੁਣ ਬੈਨਾ, ਇਸ ਤਰ੍ਹਾਂ ਦੇ ਬਚਨ ਮਾਤਾ ਦੇ ਸੁਣ ਕੇ ਜਿਹੜੀ ਦਾਸੀ ਹੈ ਗੁਰੂ ਨਾਨਕ ਸਾਹਿਬ ਜੀ ਜਿੱਥੇ ਪਣਗ ਤੇ ਲੇਟੇ ਪਏ ਅੰਦਰ, ਉਧਰ ਨੂੰ ਚਲੀ ਗਈ ਹੈ। ਪਹੁੰਚੀ ਜਹ ਸੈਨੇ ਗੁਰ ਐਨਾ, ਸਿੰਘ ਮਹਾਰਾਜ ਘਰ ਦੇ ਵਿੱਚ ਬਿਰਾਜਮਾਨ ਸੀ, ਲੇਟੇ ਹੋਏ ਸੀ, ਉੱਥੇ ਜਾ ਪਹੁੰਚੀ ਹੈ। ਹਿਰਦੇ ਜਗਾਵਨ ਕੀ ਅਭਿਲਾਖਾ, ਆ ਜਿਹੜੀ ਤੁਲਸਾਂ ਦਾਸੀ ਹੈ ਜਾਂ ਮੰਤਰਾਂ ਦਾਸੀ ਹੈ, ਹਿਰਦੇ ਵਿੱਚ ਆਉਣਾ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਮੈਂ ਜਗਾ ਲਵਾਂ। ਸੁਮਤ ਵਾਨਥੀ ਬਚਨ ਨਾ ਭਾਖਾ। ਕਹਿੰਦੇ ਚੰਗੀ ਅਕਲ ਵਾਲੀ ਸੀ, ਬੁੱਧੀ ਵਾਲੀ ਸੀ, ਜਿਸ ਕਰਕੇ ਇਸਨੇ ਕੋਈ ਵਚਨ ਨਹੀਂ ਕਿਹਾ, ਜਾਣੀ ਆਵਾਜ਼ ਨਹੀਂ ਮਾਰਨੀ, ਮਾਰਨਾ ਕੀਤੀ। ਵਹਿਰ ਚੀਰ ਤੇ ਚਰਨ ਸੁਹਾਵਾ। ਸਿਆਣੇ ਸੀ ਗੁਰੂ ਨਾਨਕ ਸਾਹਿਬ ਜੀ, ਉਹ ਚਾਦਰਾ ਜਾ ਉੱਪਰ ਲੈ ਕੇ ਤੇ ਪਣਗ ਉੱਪਰ ਲੇਟੇ ਹੋਏ ਸੀ। ਚਾਦਰੇ ਤੋਂ ਬਾਹਰ ਇੱਕ ਮਾਰਾ ਦਾ ਜਿਹੜਾ ਚਰਨ ਸੋਭਨੀਕ ਹੈ, ਜਾਨੀ ਨੰਗਾ ਹੈ ਸੀ। ਤੇਹ ਪਰਸਨ ਹਿਤ ਮਨ ਲਲਚਾਵਾ। ਮਨ ਦੇ ਵਿੱਚ ਖਾਸ਼ ਉੱਠੀ ਹੈ, ਮਨ ਵਿੱਚ ਆਇਆ ਹੈ ਵੀ ਮਹਾਰਾਜ ਦੇ ਚਰਨਾਂ ਨੂੰ ਮੈਂ ਜੀਵ ਦੇ ਨਾਲ ਚੱਟਾ। ਪਰਮ ਪ੍ਰੇਮ ਜਾਗਿਓ ਮਨ ਮਾਹੀ। ਇਸ ਤਰ੍ਹਾਂ ਇਹ ਦਾਸੀ ਦੇ ਮਨ ਦੇ ਵਿੱਚ ਬਹੁਤਾ ਪ੍ਰੇਮ ਪਿਆਰ ਜਾਗ ਆਇਆ ਹੈ। ਚਰਨ ਹੱਥ ਸੁਹਾਇਓ ਨਾਹੀ। ਚਲੋ ਮੈਂ ਹੱਥ ਨਾਲ ਹੀ ਹਿਲਾ ਚਲਾ ਕੇ ਮਹਾਰਾਜ ਨੂੰ ਜਗਾ ਦੇਵਾਂ। ਜਿਹੜਾ ਮਹਾਰਾਜ ਨੂੰ ਜਗਾਉਣ ਵਾਸਤੇ ਆਪਣਾ ਹੱਥ ਵੀ ਇਸਨੇ ਚਲਾਇਆ ਨਹੀਂ, ਹੱਥਾਂ ਨਾਲ ਵੀ ਚਰਨ ਹਿਲਾਏ ਚਲਾਏ ਨਹੀਂ। ਰਸਨਾ ਸੰਗ ਸੁਚਾਟਨ ਲਾਗੀ। ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਨੂੰ ਇਹ ਜਿਹੜੀ ਦਾਸੀ ਹੈ ਜੀਵ ਦੇ ਨਾਲ ਚੱਟਣ ਲੱਗ ਪਈ। ਜਗ ਮੈਂ ਵੱਡ ਭਾਗਨ ਅਨੁਰਾਗੀ। ਸੰਸਾਰ ਦੇ ਵਿੱਚ ਬਹੁਤ ਵੱਡੇ ਭਾਗਾਂ ਵਾਲੀ ਦਾ ਤੇ ਬਹੁਤ ਹੀ ਪ੍ਰੇਮ ਪਿਆਰ ਵਾਲੀ ਹੈ। ਨਸ਼ ਪਰਸ਼ਨ ਰਸਨਾ ਜਬ ਹੀ। ਦਾਸੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਜੀਵ ਜੀ ਸੁਹਾਈ ਹੈ। ਤੀਨ ਲੋਕ ਕੀ ਸੁਧ ਭੀ ਤਬ ਹੀ। ਉਸੇ ਵੇਲੇ ਕਲਾ ਵਰਤ ਗਈ ਹੈ ਵਾ ਜਵਾਨ, ਚਰਨਾਂ ਨਾਲ ਨਾਉਣ ਨਾਲ ਹੀ ਤਿੰਨਾਂ ਲੋਕਾਂ ਦੀ ਜਿਹੜੀ ਸੋਝੀ ਸਮਝੇ ਦਾਸੀ ਨੂੰ ਹੋ ਗਈ ਹੈ। ਗ੍ਰਾਮ ਨਗਰ ਕਾਨਨ ਗਿਰ ਭਾਰੀ। ਪਿੰਡਾਂ ਵਿੱਚ ਕੀ ਹੁੰਦਾ ਹੈ, ਵੱਡੇ ਨਗਰਾਂ ਵਿੱਚ ਕੀ ਹੁੰਦਾ ਹੈ, ਜੰਗਲਾਂ ਵਿੱਚ ਕੀ ਹੁੰਦਾ ਹੈ, ਭਾਰੀ ਪਹਾੜਾਂ ਵਿੱਚ ਕੀ ਹੋ ਰਿਹਾ ਹੈ। ਸਭ ਸੁਧ ਜਾਨੀ ਸਿੰਧ ਮਝਾਰੀ। ਸਮੁੰਦਰਾਂ ਵਿੱਚ ਕੀ ਹੋ ਰਿਹਾ ਹੈ, ਸਾਰੇ ਥਾਵਾਂ ਦੀ ਕਹਿੰਦੇ ਖਬਰਸਾਰ ਸੋਝੀ ਜਾਣ ਲਈ ਇਹ ਦਾਸੀ ਨੇ। ਇੱਕ ਕੌਤਕ ਲਖਿਓ ਅਨੂਪਾ। ਉੱਥੇ ਸਮੁੰਦਰ ਦੇ ਵਿੱਚ ਦਾਸੀ ਨੇ ਅਸ਼ਚਰਜ ਅਨੂਪਮ ਜਿਹੀ ਕੌਤਕ ਜਾਣਿਆ ਹੈ, ਜਾਣ ਦੇਖਿਆ ਹੈ। ਸ੍ਰੀ ਨਾਨਕ ਕੋ ਪੇਖਿਓ ਸਰੂਪਾ। ਕੀ ਹੈ, ਸਮੁੰਦਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸੋਹਣਾ ਸਰੂਪ ਦਾਸੀ ਨੇ ਦੇਖਿਆ ਹੈ। ਲਵਪੁਰ ਕੋ ਮਨ ਸੁਖ ਜੋ ਸ਼ਾਹ। ਉਹ ਵੀ ਕੀ ਜਾਣਿਆ ਵੀ ਜਿਹੜਾ ਲਾਹੌਰ ਦਾ ਸ਼ਾਹੂਕਾਰ ਮਨਸੁਖ ਸ਼ਾਹੂਕਾਰ ਹੈ। ਤੇਹ ਜਹਾਜ ਥੋ ਸਾਗਰ ਮਾਹਾ। ਮਨਸੁਖ ਸ਼ਾਹੂਕਾਰ ਦਾ ਜਿਹੜਾ ਕਹਿੰਦੇ ਜਹਾਜ ਹੈ ਸੀ ਨਾ, ਉਹ ਸਮੁੰਦਰ ਦੇ ਵਿੱਚ ਰੁਕਿਆ ਹੋਇਆ ਸੀ। ਤਾਂ ਕੋ ਬਿਘਨ ਹੋਣ ਕੱਛ ਲਾਗਾ। ਉਹ ਮਨਸੁਖ ਸ਼ਾਹੂਕਾਰ ਦੇ ਜਿਹੜਾ ਜਹਾਜ, ਉਸਨੂੰ ਜਾਂਦਿਆਂ ਜਾਂਦਿਆਂ ਕੁਝ ਵਿਘਨ ਜਾ ਹੋਣ ਲੱਗਿਆ, ਜਾਣੀ ਰੁਕਣ ਲੱਗਿਆ ਹੈ। ਸਿਮਰਨ ਸ੍ਰੀ ਨਾਨਕ ਅਨੁਰਾਗਾ। ਉਸੇ ਵੇਲੇ ਮਨਸੁਖ ਸ਼ਾਹੂਕਾਰ ਗੁਰੂ ਮਹਾਰਾਜ ਦੇ ਸਿਮਰਨ ਦਾ ਪ੍ਰੇਮੀ ਪਿਆਰਾ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਨ ਲੱਗ ਪਿਆ ਹੈ। ਹੇ ਪ੍ਰਭ ਦੀਨ ਬੰਧ ਗੁਰ ਪੂਰਨ। ਪੂਰਨ ਗੁਰੂ ਨਾਨਕ ਸਾਹਿਬ ਸਾਡੇ ਗਰੀਬਾਂ ਦੇ ਬੰਧੂ ਪਿਆਰੇ। ਕਰਹੁ ਸਹਾਇ ਆਨ ਮਮ ਤੂਰਨ। ਇਹ ਮੇਰਾ ਜਿਹੜਾ ਜਹਾਜ ਟੋਲੇ ਖਾ ਰਿਹਾ, ਡੁੱਬਣ ਦੀਆਂ ਤਿਆਰੀਆਂ ਕਰ ਰਿਹਾ, ਆਓ ਛੇਤੀ ਆ ਕੇ ਮੇਰੀ ਸਹਾਇਤਾ ਮਦਦ ਕਰੋ ਜੀ। ਜੈ ਸੰਬੰਧੀ ਕੋਇ ਨ ਸਾਥਾ। ਗੁਰੂ ਨਾਨਕ ਸਾਹਿਬ ਜੀ ਜਿੱਥੇ ਸਾਗ ਸੰਬੰਧੀ ਸਹਾਇਤਾ ਕਰਨ ਲਈ ਕੋਈ ਨਾਲ ਨੀ ਨਾ ਹੁੰਦਾ ਹੈ। ਤਹਿ ਤੁਮ ਸਾਥ ਹੋਤ ਜਗਨਾਥਾ। ਮੇਰੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ, ਉੱਥੇ ਸਹਾਇਤਾ ਕਰਨ ਲਈ ਤੁਸੀਂ ਨਾਲ ਹੁੰਦੇ ਹੋ। ਤੀਰ ਸੰਗਲਾ ਦੀਪ ਪੁਚਾਵਨ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਜਿਹੜਾ ਇਹ ਸਿੰਗਲਾ ਦੀਪ ਹੈ ਇਹਦੇ ਕਿਨਾਰੇ ਤੇ ਪਹੁੰਚਾਉਣ ਵਾਸਤੇ। ਕਰਹੁ ਜਹਾਜ ਭਗਤ ਮਨ ਭਾਵਨ। ਭਗਤਾਂ ਦੇ ਮਨ ਨੂੰ ਚੰਗੇ ਲੱਗਣ ਵਾਲੇ ਸਤਿਗੁਰੂ, ਉਹ ਕਿਨਾਰੇ ਤੇ ਪਹੁੰਚਾ ਦੇਵੋ ਤੁਸੀਂ ਮੇਰਾ ਜਹਾਜ। ਨਿਜ ਅਰਾਧਨਾ ਲੱਖ ਕਰ ਸਵਾਮੀ। ਤਲਸਾਂ ਦਾਸੀ ਜਾਂ ਮੰਤਰਾਂ ਦਾਸੀ ਦੇਖ ਰਹੀ ਹੈ ਵੀ ਗੁਰੂ ਨਾਨਕ ਸਾਹਿਬ ਨੂੰ ਇਰਾਦ ਰਿਹਾ ਮਨ ਸੁਖ ਸ਼ਾਹੂਕਾਰ। ਜਾਣ ਕੇ ਗਏ ਸਿੰਧ ਮਹਿ ਅੰਤਰ ਜਾਮੀ। ਇਹ ਦਾਸੀ ਦੇ ਦੇਖਦਿਆਂ ਦੇਖਦਿਆਂ ਹੀ ਗੁਰੂ ਨਾਨਕ ਸਾਹਿਬ ਜੀ ਉਹ ਸਮੁੰਦਰ ਵਿੱਚ ਚਲੇ ਗਏ ਹਨ। ਕਰੂ ਖਿਨ ਮਾਹੇ ਕੁਦਰਤ ਧਾਰਦਾ, ਅਨੇਕ ਹੈ ਫਿਰੇਕ ਹੈ, ਜਿਵੇਂ ਗੁਰੂ ਕਲਗੀਧਰ ਜੀ ਨੇ ਵੀ ਪਰਮੇਸ਼ਰ ਇੱਕ ਵੀ ਹੈ, ਅਨੇਕਾਂ ਰੂਪ ਵੀ ਹੋ ਜਾਂਦਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਸਿੱਧਾਂ ਨੂੰ ਕੰਨੋਂ ਫੜ ਕੇ ਲਿਆਉਣ ਵਾਸਤੇ ਅਨੇਕਾਂ ਰੂਪ ਧਾਰ ਲਏ ਸਨ, ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੇ ਵੀ ਇੱਕ ਪਾਸੇ ਭਾਈ ਡਰੋਲੀ ਮੋਏ ਨਾਲ ਪੁਣਗ 'ਤੇ ਸੁੱਤੇ ਹੈ, ਮਾਤਾ ਰਾਮੋ ਜੀ ਪੱਖਾ ਚੱਲ ਰਹੇ ਹੈ, ਦੂਜੇ ਪਾਸੇ ਉਹ ਪਠਾਣ ਨੂੰ ਦਰਸ਼ਨ ਦੇ ਰਹੀ ਹੈ ਵਿਦੇਸ਼ ਵਿੱਚ, ਅਤੇ ਉਹ ਦਰਖਤ ਦਾ ਉੱਪਰਲੀ ਟਾਹਣੀ ਜੀ ਫੜ ਕੇ ਇੱਕ ਹੱਥ ਉਹਦੇ ਸਿਰ 'ਤੇ ਰੱਖਿਆ ਅਤੇ ਬਚਨ ਵਿਲਾਸ ਕਰੀ ਜਾ ਰਹੇ ਹੈ। ਇਸ ਤਰ੍ਹਾਂ ਉਹ ਸਾਰਾ ਕੁਛ ਸਾਈਂ ਦਾਸ ਨੂੰ ਜਣਾ ਦਿੱਤਾ ਸੀ, ਅਤੇ ਇਸੇ ਤਰ੍ਹਾਂ ਹੀ ਫਿਰ ਸਮੁੰਦਰ ਦੇ ਵਿੱਚ ਮਹਾਰਾਜ ਗਏ ਹੈ ਅਤੇ ਉਹ ਬੰਨੇ ਲਾ ਰਹੇ ਹੈ, ਅਤੇ ਮਹਾਰਾਜ ਦਾ ਜੂੜਾ ਜਿਹਾ ਖੁੱਲ੍ਹ ਗਿਆ, ਕੇਸ ਖੁੱਲ੍ਹ ਗਿਆ ਅਤੇ ਪਾਣੀ ਨਿਚੜ ਰਿਹਾ ਹੈ। ਦੇਖ ਕੇ ਰਾਮੂ ਨੇ ਵੀ ਕਿਹਾ ਵੀ ਇੰਨਾ ਮੁੜਕਾ ਤਾਂ ਹੋ ਨਹੀਂ ਰਿਹਾ, ਇਹ ਕਾਰਨ ਕੀ ਹੈ? ਪਤੀ ਤੂੰ ਜਾਣਦਾ, ਇਹਨੂੰ ਮਹਾਰਾਜ ਨੇ ਜਣਾਇਆ ਹੋਇਆ ਸੀ। ਮਹਾਰਾਜ ਉਹ ਕਹਿਣ ਲੱਗਾ ਵੀ ਇਸ ਵੇਲੇ ਮਹਾਰਾਜ ਕਿਸੇ ਸਿੱਖ ਦਾ ਜਹਾਜ ਲੰਘਾ ਰਹੇ ਆ, ਉੱਧਰ ਗਏ ਹੋਏ ਆ, ਤੂੰ ਇੱਥੇ ਸੇਵਾ ਕਰੀ, ਚੱਲ ਪੱਖਾ ਚੱਲੀ ਚੱਲ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਇਹ ਦਾਸੀ ਦੇਖ ਰਹੀ ਹੈ ਵੀ ਇਹ ਸ਼ਾਹੂਕਾਰ ਜੇਤੇ ਕਰ ਰਿਹਾ, ਪਾਲ ਬੰਨੇ ਲਾਓ ਜਹਾਜ, ਮਹਾਰਾਜ ਚਲੇ ਗਏ ਹਨ ਸਮੁੰਦਰ ਵਿੱਚ। ਤੇ ਜਹਾਜ ਕੋ ਤੱਟ ਪਹੁੰਚਾਵਾ, ਜਿਹੜਾ ਕਹਿੰਦੇ ਸਨਮੁਖ ਸ਼ਾਹੂਕਾਰ ਦਾ ਜਹਾਜ ਸੀ ਉਸਨੂੰ ਕਿਨਾਰੇ ਤੇ ਜਾ ਪਹੁੰਚਾਇਆ ਹੈ। ਮਨ ਸੁਖ ਦੇਖ ਹਿਰਦੇ ਸੁਖ ਪਾਵਾ, ਕਿਨਾਰੇ ਤੇ ਜਾ ਲੱਗਿਆ ਨਾ ਜਹਾਜ, ਮਨ ਸੁਖ ਸ਼ਾਹੂਕਾਰ ਨੇ ਦੇਖ ਕੇ ਬੜਾ ਸੁਖ ਪਾਇਆ ਹੈ। ਦਾਸੀ ਸਭ ਬਿਲੋਕ ਬਿਰਤਾਂਤਾ, ਇੱਧਰ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਦਾਸੀ, ਉਸਨੇ ਸਾਰਾ ਇਹ ਕੁਛ ਕੋ ਪ੍ਰਸੰਗ ਦੇਖ ਕੇ ਕੌਤਕ ਦੇਖ ਕੇ ਗਈ ਤਬ ਹੈ ਜਹ ਥੀ ਗੁਰ ਮਾਤਾ, ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਰਸੋਈ ਵੀ ਸਨ, ਉੱਥੇ ਚਲੇ ਗਏ ਹਨ। ਕਹਿਓ ਜਾਏ ਮੈਂ ਕੀ ਨਾ ਜਗਾਵਨ, ਮਾਤਾ ਨੂੰ ਜਾ ਕੇ ਆਖਣਾ ਕੀਤਾ ਵੀ ਮਾਤਾ ਜੀ ਮੈਂ ਮਹਾਰਾਜ ਨੂੰ ਜਗਾਉਣਾ ਨੀ ਕੀਤਾ ਹੈ, ਸੋ ਤੋ ਕਰ ਹੈ ਜਹਾਜ ਲੰਘਾਵਨ। ਗੁਰੂ ਨਾਨਕ ਸਾਹਿਬ ਜੀ ਇਸ ਵੇਲੇ ਤਾਂ ਸਮੁੰਦਰ ਵਿੱਚ ਗਏ ਆ, ਮਨ ਸੁਖ ਸ਼ਾਹੂਕਾਰ ਦਾ ਜਹਾਜ ਜਿਹੜਾ ਉਹ ਲੰਘਾ ਰਹੇ ਹੈ। ਜਬ ਨਿਜ ਸਿੱਖ ਕੋ ਕਰ ਹੈ ਕਾਜਾ, ਮਾਤਾ ਜੀ ਜਦੋਂ ਆਪਣੇ ਸਿੱਖ ਦਾ ਮਹਾਰਾਜ ਉਹ ਜਹਾਜ ਲੰਘਾਉਣ ਦਾ ਕੰਮ ਪੂਰਾ ਕਰ ਦੇਣ, ਕਿਨਾਰੇ ਤੇ ਜਾ ਪਹੁੰਚਾਉਣਗੇ, ਦੇ ਸਮੁੰਦਰ ਲੰਘਾਏ ਜਹਾਜਾ, ਜਿਹੜਾ ਸਮੁੰਦਰ ਵਿੱਚ ਉਹ ਜਹਾਜ ਰੁਕਿਆ ਉਹਨੂੰ ਕਹਿੰਦੇ ਲੰਘਾ ਦੇਣਗੇ, ਪਾਰ ਕਰ ਦੇਣਗੇ। ਤਬ ਮੈਂ ਆਨੋ ਤਿੰਨ ਹੈ ਜਗਾਏ, ਮਾਤਾ ਜੀ ਉਸ ਤੋਂ ਬਾਅਦ ਫਿਰ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਜਗਾ ਕੇ ਲੈ ਆਵਾਂਗੀ। ਕਹੋ ਸਾਚ ਬਚ ਚੁਕੂਰ ਨ ਕਰਾਈ, ਮਾਤਾ ਜੀ ਰਾਈ ਜਿੰਨਾ ਝੂਠ ਨਹੀਂ ਹੈ, 16 ਨੇ ਮੈਂ ਬਚਨ ਸੱਚ ਕਹਿ ਰਹੀ ਹਾਂ। ਸੁਣ ਤ੍ਰਿਪਤਾ ਰਿਸ ਕੁਛ ਕਹਿ ਬੈਨ, ਮਾਤਾ ਦੇ ਉੱਪਰ ਹੋ ਗਿਆਨ ਦਾ ਪੜਦਾ ਪਾਇਆ, ਗਿਆਨਨ ਬਣਾਈ ਹੋਈ ਸੀ, ਜਿਸ ਕਰਕੇ ਮਾਤਾ ਜੀ ਨੇ ਕੁਝ ਗੁੱਸਾ ਜਿਹਾ ਕੀਤਾ ਸੁਣ ਕੇ। ਗਈ ਆਪ ਜਹ ਕੀ ਸੁਤ ਸੈਨਾ, ਗੁਰੂ ਨਾਨਕ ਸਾਹਿਬ ਪਣਗਨ ਤੇ ਉੱਪਰ ਸੁੱਤੇ ਹੋਏ, ਉੱਥੇ ਗੁੱਸੇ ਵਿੱਚ ਭਰੀ ਹੋਈ ਗਈ ਹੈ ਮਾਂ। ਤਿੰਨ ਹੈ ਜਗਾਏ ਅਚਾਏ ਅਹਾਰਾ, ਮਹਾਰਾ ਨੂੰ ਹਿਲਾਇਆ ਚਲਾਇਆ, ਜਗਾ ਕੇ ਰਸੋਈ ਵਿੱਚ ਲਿਆ ਕੇ ਭੋਜਨ ਛਕਾਇਆ, ਪਾਛੇ ਤੇ ਮੁਖ ਬਚਨ ਉਚਾਰਾ, ਗੁਰੂ ਮਹਾਰਾਜ ਭੋਜਨ ਛਕ ਹਟੇ ਚੋਲਾ ਕਰ ਲਿਆ ਤੇ ਬਾਅਦ ਵਿੱਚ ਫਿਰ ਬਚਨ ਮਾਤਾ ਨੇ ਕਿਹਾ, ਸੁਣ ਹੋ ਪੁੱਤਰ ਲੱਖ ਦਸ਼ਾ ਤੁਮਾਰੀ, ਇਹ ਮੇਰੇ ਸਪੁੱਤਰ ਗੁਰੂ ਨਾਨਕ ਸਾਹਿਬ ਧਿਆਨ ਦੇ ਕੇ ਸੁਣੋ, ਤੁਹਾਡੀ ਆ ਹਾਲਤ ਦਵਾਨੀ ਮਸਤਾਨੀ ਜੀ ਦੇ ਕੇ ਵੀ ਲੰਮੀਆਂ ਤਾਣ ਕੇ ਪਏ ਰਹਿੰਦੇ ਆ ਘਰੇ। ਦਾਸੀ ਭੀ ਮੁਝ ਹਸੀ ਉਚਾਰੀ, ਗੁਆਂਢ ਗੁਆਂਢ ਨੇ ਤਨ ਮਖੌਲ ਕਰਨੇ ਆ, ਜਾਂ ਸਾਡੀ ਘਰ ਦੀ ਦਾਸੀ ਵੀ ਹਾਸੀ ਜੀ ਕਰਦੀ, ਮਖੌਲ ਜੇ ਕਰਦੀ ਮੈਨੂੰ। ਕਹਿ ਕਿ ਕਰ ਹੈ ਜਹਾਜ ਲੰਘਾਵਨ, ਮੈਂ ਕਿਹਾ ਸੀ ਗਰਮ ਗਰਮ ਭੋਜਨ ਛਕ ਲੈਣ, ਤੂੰ ਛੇਤੀ ਦੇ ਕੇ ਜਗਾ ਰਿਹਾ ਤੇ ਮੈਨੂੰ ਆ ਕੇ ਕਹਿਣ ਲੱਗੀ ਮਹਾਰਾਜ ਸਾਹਿਬ ਜਹਾਜ ਪਾਰ ਲੰਘਾਉਣਾ ਕਰ ਰਹੇ। ਨਹ ਯਾ ਤੇ ਮੈਂ ਕਰਾਂ ਜਗਾਵਨ। ਇਸ ਕਰਕੇ ਮਾਤਾ ਮੈਂ ਮਹਾਰਾਜ ਨੂੰ ਜਗਾਉਣਾ ਨਹੀਂ ਕਰਦੀ ਹਾਂ, ਜਦੋਂ ਕਰਿਆਉਣਗੇ ਫਿਰ ਜਗਾ ਕੇ ਲਿਆਵਾਂਗੀ। ਮਾਤ ਬਚਨ ਸੁਣ ਕਰ ਜਗ ਸਵਾਮੀ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਆਪਣੇ ਮਾਤਾ ਦੇ ਬਚਨਾਂ ਨੂੰ ਸੁਣ ਕੇ ਬੋਲੇ ਮੁਖ ਤੇ ਅੰਤਰ ਜਾਮੀ। ਦਿਲਾਂ ਦੀਆਂ ਜਾਣਨ ਵਾਲੇ ਵੀ ਗੱਲ ਤਾਂ ਸੱਚ ਹੀ ਕਹਿੰਦੀ ਹੈ, ਪਰ ਮਾਤਾ ਤੋਂ ਪੜਦਾ ਰੱਖਣਾ ਜਿਸ ਕਰਕੇ ਬਚਨ ਜਾ ਬੋਲੇ। ਕਮਲੀ ਚਮਲੀ ਕੇ ਬਚ ਐਸੇ। ਕਹਿੰਦੇ ਸਾਡੇ ਮਾਤਾ ਜੀ ਇਹ ਜਿਹੜੀ ਦਾਸੀ ਇਹ ਰਮਲੀ ਚਮੜੀ ਜੀ ਇਹ ਜਿਹੜੇ ਦੀਵਾਨੇ ਮਸਤਾਨੇ ਜੇ ਬਚਨ ਕਰਦੀ ਹੈ ਨਾ, ਇਹ ਇਸ ਕੇ ਕਹੇ ਨ ਮਾਨਾ ਹੋ ਕੈਸੇ। ਜਿਵੇਂ ਮਰਜ਼ੀ ਕਹੀ ਕਿਹਾ ਜਾ ਕਰੂ, ਇਹਨੂੰ ਨਾ ਤੂੰ ਸੱਚੇ ਮੰਨਣਾ ਹੈ, ਐਵੇਂ ਬੋਲਦੀ ਹੈ ਇਹ। ਅਸ ਕਹਿ ਕਰ ਗਮਨੇ ਉਦਿਆਨ। ਇਸ ਤਰ੍ਹਾਂ ਦੇ ਬਚਨ ਕਹਿ ਕੇ ਮਾਤਾ ਨੂੰ, ਕਿਉਂਕਿ ਉਹ ਭਾਂਡਾ ਜਾਣੀ ਛੋਟਾ ਸੀ, ਵਸਤੂ ਜ਼ਿਆਦਾ ਪੈ ਗਈ ਜਿਸ ਕਰਕੇ ਉੱਛਲ ਗਿਆ, ਉਹ ਅਜਰ ਵਸਤੂ ਨੂੰ ਜਰ ਨਹੀਂ ਸਕੀ ਹੈ। ਅਤੇ ਮਹਾਰਾਜ ਨੇ ਜਾਣ ਲਿਆ ਵੀ ਹੁਣ ਇਹਨੂੰ ਸੋਝੀ ਸਮਝ ਤਾਂ ਹੋ ਗਈ ਹੈ, ਕੱਲ੍ਹ ਨੂੰ ਸਾਡਾ ਕੋਈ ਹੋਰ ਕੌਤਕ ਦੇ ਕੇ ਮਾਂ ਕੋਲ ਫਿਰ ਜਾ ਕੇ ਆਖੂ, ਜਾਂ ਪਿਤਾ ਕਾਲੂ ਕੋਲ ਆਖੂ ਵੀ ਮਹਾਰਾਜ ਉਹ ਕਰ ਰਹੇ ਹੈ, ਇਹ ਤੋਂ ਜਰ ਨਹੀਂ ਹੋਣਾ ਕਹਿ ਜਾਣਾ ਹੈ। ਜਿਸ ਕਰਕੇ ਬਾਹਰਲੀ ਜਿਹੜੀ ਉਹ ਅਵਸਥਾ ਜੀ ਹੈ ਨਾ, ਉਹਦੀ ਹੋਸ਼ ਜੀ ਮਹਾਰਾਜ ਖਤਮ ਕਰਦੀ, ਅੰਦਰਲੀ ਜਿਹੜੀ ਬਖਸ਼ਿਸ਼ ਕੀਤੀ ਹੈ ਨਾ ਉਹ ਸਿਹਤ ਰਹੀ ਹੈ। ਜਿਹੜੀ ਉਂਝ ਉਹ ਜਿਹੜੀ ਬਾਹਰਲੀ ਅਵਸਥਾ ਹੈ ਉਹ ਦੱਸਣ ਜੋਗੀ ਨਹੀਂ ਰਹਿਣ ਦਿੱਤਾ, ਉਹਨੂੰ ਅੰਤਰਮੁਖੀ ਕਰ ਦਿੱਤਾ। ਇਸ ਤਰ੍ਹਾਂ ਅੰਤਰਮੁਖ ਕਰਕੇ ਬਾਹਰੋਂ ਪੁਰਾਣ ਮਸਤਾਨੀ ਬਿਰਾਨੀ ਜੀ ਬਣਾ ਰੱਖਿਆ ਹੈ। ਵੈਸੇ ਜਾਏ ਇਕਾਂਤ ਸਥਾਨ। ਗੁਰੂ ਮਹਾਰਾਜ ਬਾਹਰ ਜਿੱਥੇ ਜੰਗਲ ਵਿੱਚ ਇਕਾਂਤ ਜਗ੍ਹਾ ਸੀ ਉੱਥੇ ਜਾ ਬੈਠੇ ਮੌਜ ਨਾਲ। ਸੋ ਦਾਸੀ ਬਚ ਕਹਿਣੇ ਕਰਕੇ। ਇਹੋ ਜਿਹੜੀ ਘਰ ਦੀ ਦਾਸੀ ਸੀ ਗੁਰੂ ਨਾਨਕ ਸਾਹਿਬ ਦੇ ਬਚਨ ਕਹਿਣੇ ਕਰਕੇ ਵੀ ਕਮਲੀ ਚਮੜੀ ਜੀ ਹੈ, ਦਵਾਨੀ ਮਸਤਾਨੀ ਜੀ ਹੈ। ਭੀ ਕਮਲੀ ਸੁਧ ਗਈ ਬਿਸਰਕੈ। ਬਾਹਰਲੀ ਕੁਝ ਕਹਿਣ ਸੁਣਨ ਦੀ ਜਿਹੜੀ ਹੋਸ਼ ਸੀ ਚਲੀ ਗਈ, ਫਿਰ ਉਹ ਬੋਲ ਨਹੀਂ ਸਕਦੀ, ਅੰਦਰੇ ਹੀ ਸਭ ਕੁਝ ਦੇਖ ਰਹੀ ਹੈ ਮਹਾਰਾਜ ਦੇ ਚੋਜਾਂ ਨੂੰ। ਜੀਵਤ ਰਹੀ ਜਗਤ ਮਹਿ ਜਾਵਦ। ਚਿਰ ਕਹਿੰਦੇ ਸੰਸਾਰ ਦੇ ਵਿੱਚ ਉਹ ਜਿਉਂਦੀ ਰਹੀ ਦਾਸੀ। ਨਹਿ ਆਈ ਸੁਧ ਤਿਹ ਕੋ ਤਾਵਦ। ਤੱਕ ਬਾਹਰਲੀ ਕੋਈ ਦੱਸਣ ਦੀ ਉਹਨੂੰ ਕੋਈ ਹੋਸ਼ ਨਹੀਂ ਆਈ ਹੈ, ਅੰਦਰੇ ਹੀ ਆਨੰਦ ਮਾਣ ਰਹੀ ਹੈ। ਜਬ ਹੀ ਤਿਆਗਿਓ ਭੂਤਕ ਦੇਹਾ। ਕਹਿੰਦੇ ਉਹ ਦਾਸੀ ਨੇ ਕਹਿੰਦੇ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਤੇ ਭਈ ਮੁਕਤ ਗਵਨੀ ਹਰ ਗ੍ਰੇਹਾ। ਹਾਂ ਮੁਕਤ ਹੋ ਗਈ ਹੈ ਛੁਟਕੀ ਜਮਾਂ ਤੋਂ, 84 ਦੇ ਚੱਕਰ ਤੋਂ, ਵਾਹਿਗੁਰੂ ਦੇ ਘਰ ਸੱਚਖੰਡ ਚਲੀ ਗਈ ਹੈ। ਦੋਹਰਾ ਸ੍ਰੀ ਗੁਰ ਪਗ ਦੀਪਕ ਸਰਸ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਗੁਰੂ ਨਾਨਕ ਸਾਹਿਬ ਦੇ ਚਰਨ ਜਿਨ੍ਹਾਂ ਨੂੰ ਜਵਾਨ ਨਾਲ ਚੱਟ ਕੇ ਦਾਸੀ ਤਿੰਨਾਂ ਲੋਕਾਂ ਦੀ ਸੋਝੀ ਵਾਲੀ ਹੋ ਗਈ ਸੀ, ਉਹ ਕਹਿੰਦੇ ਜਿਵੇਂ ਦੀਵਾ ਹੈ ਚੰਗੀ ਨਾਲ ਤੇਲ ਨਾਲ ਭਰਿਆ ਹੋਵੇ ਅਤੇ ਜਗਦਾ ਹੋਵੇ, ਉਹ ਤੇਲ ਨਾਲ ਭਰੇ ਅਤੇ ਜਗਦੇ ਦੀਵੇ ਵਾਂਗ ਹਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹੈ। ਧਰ ਕਰ ਹਿਰਦੇ ਨਿਕੇਤ। ਕਵੀ ਜੀ ਕਹਿੰਦੇ ਮੈਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਐਸਾ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੇ ਗਿਆਨ ਰੂਪੀ ਦੀਵਾ ਆਪਣੇ ਹਿਰਦੇ ਰੂਪ ਘਰ ਵਿੱਚ ਰੱਖ ਕੇ ਜਗਦੇ ਨੂੰ ਯੁਕਤ ਖੋਜ ਉਚਰੋਂ ਕਥਾ। ਜੇ ਜਿਹੜੀ ਕੋਈ ਜੀਰਾ ਜਗਦਾ ਹੋਵੇ ਫਿਰ ਸਭ ਕੁਛ ਕਹਿੰਦੇ ਦਿਸ ਪੈਂਦਾ ਹੈ। ਇਸ ਤਰ੍ਹਾਂ ਮਹਾਰਾਜ ਦੇ ਇਤਿਹਾਸ ਦੀ ਚੰਗੀ ਤਰ੍ਹਾਂ ਖੋਜ ਕੇ ਢੂੰਡ ਕਰਕੇ ਐਨ ਦਲੀਲ ਦੇ ਸਹਿਤ ਮੈਂ ਕਚਾਰਨ ਕਰਦਾ ਹਾਂ। ਸ੍ਰੀ ਬੇਦੀ ਕੁਲ ਕੇਤ। ਜੋ ਬੇਦੀਆਂ ਦੇ ਕੁਲ ਦੇ ਤੁਜਾ ਰੂਪ ਹੈ, ਨਿਸ਼ਾਨ ਵਾਂਗ ਹਨ ਪ੍ਰਗਟ ਪ੍ਰਸਿੱਧ, ਵੈਸੇ ਗੁਰੂ ਨਾਨਕ ਸਾਹਿਬ ਦੀ ਸੋਭਾ ਵਾਲੀ ਕਥਾ ਮੈਂ ਖੋਜ ਕੇ ਚੰਗੀ ਤਰ੍ਹਾਂ ਐ ਸ਼ਾਨ ਛੂਰ ਕੇ ਸਹੀ ਸਹੀ ਕਹਿੰਦਾ ਹਾਂ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਕੁਛਕ ਅਹੈ ਮਨ ਸੁਖ ਬਿਰ ਤੰਤੇ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਕੁਝ ਜਿਹੜਾ ਮਨ ਸੁਖ ਸ਼ਾਹੂਕਾਰ ਉਹਦਾ ਪ੍ਰਸੰਗ ਹੋਰ ਵੀ ਹੈਗਾ। ਸੋ ਸੁਣੀਏ ਸ੍ਰੀ ਗੁਰ ਜਸਵੰਤੇ। ਹੇ ਗੁਰੂ ਨਾਨਕ ਸਾਹਿਬ ਜੀ ਦਾ ਜਸ ਕਰਨ ਵਾਲੇ ਗੁਰੂ ਅੰਗਦ ਸਾਹਿਬ ਜੀ ਜਸ ਸੁਣਨ ਵਾਲੇ, ਉਹ ਮਾਨਸਿਕ ਸ਼ਾਹੂਕਾਰ ਦਾ ਵੀ ਪ੍ਰਸੰਗ ਜਿਹੜਾ ਕੋਈ ਜਹਾਜ਼ ਲੰਘਾਉਣ ਤੋਂ ਬਾਅਦ ਹੋਰ ਹੈਗਾ ਉਹ ਵੀ ਸੁਣ ਲਈਏ। ਗਇਓ ਸੰਗਲਾ ਦੀਪ ਸੁਜਹਿਵਾ, ਗੁਰੂ ਨਾਨਕ ਸਾਹਿਬ ਜੀ ਨੇ ਜਹਾਜ਼ ਬੰਨੇ ਲਾ ਦਿੱਤਾ ਸੀ, ਫਿਰ ਇਹ ਮਾਨਸਿਕ ਸ਼ਾਹੂਕਾਰ ਇਹ ਗੁਰੂ ਅੰਗਦ ਸਾਹਿਬ ਜੀ ਉਹ ਸਿੰਗਲਾ ਦੀ ਵਿੱਚ ਲਿਆ ਗਿਆ ਸੀ। ਨਗਰ ਸ਼ਿਰੋਮਣ ਥੋ ਇੱਕ ਤਹਿਵਾ, ਉੱਥੇ ਸਿੰਗਲਾ ਦੀ ਵਿੱਚ ਇੱਕ ਸ਼੍ਰੋਮਣੀ ਨਗਰ ਸੀ, ਬਹੁਤ ਤਕੜਾ ਨਗਰ ਸੀ। ਇੱਥੇ ਨਹੀਂ ਲਿਖਿਆ, ਹੋਰ ਥਾਂ ਲਿਖਿਆ ਉਹਦਾ ਨਾਂ ਸਤਾਵਰ ਸੀ ਸ਼ਹਿਰ ਦਾ ਨਾਂ। ਧਨੀ ਲੋਕ ਜਹਿ ਬਸਤ ਅਪਾਰਾ, ਜੇ ਸਤਾਵਤ ਨਾਮ ਦੇ ਸ਼ਹਿਰ ਦੇ ਵਿੱਚ ਧਨੀ ਲੋਕ ਜਾਣੀ ਮਾਇਆ ਧਾਰੀ ਲੋਕ ਬਸਤੇ ਸੀ ਬੇਅੰਤ। ਬਹੁਤ ਸੁੰਦਰ ਜਿਹੇ ਰਚੇ ਬਾਜ਼ਾਰਾ, ਇਸ ਸ਼ਹਿਰ ਦੇ ਜਿਹੜੇ ਬਾਜ਼ਾਰ ਹੈ ਬੜੇ ਸੋਹਣੇ ਢੰਗ ਨਾਲ ਰਚੇ ਹੋਏ ਸੀ, ਬਣਾਏ ਹੋਏ ਸੀ। ਮਨ ਸੁਖ ਲੇ ਬਨਜ ਨਿਜ ਸਗਰਾ, ਉਹ ਸਤਾਵਤ ਨਾਮ ਸ਼ਹਿਰ ਤੋਂ ਜਿਹੜਾ ਮਨਸਿਕ ਸ਼ਾਹੂਕਾਰ ਆ ਸਾਰਾ ਸੌਦਾ ਲੈ ਕੇ ਪ੍ਰਾਪਤ ਭਇਓ ਜਾਏ ਤੇ ਨਗਰਾ, ਇਸ ਤਰ੍ਹਾਂ ਉਸ ਨਗਰ ਵਿੱਚ ਜਾ ਪਹੁੰਚਿਆ ਹੈ। ਉਤੋ ਜਹਾ ਸ਼ਿਵ ਨਾਮ ਭਪਾਲਾ, ਜਿੱਥੋਂ ਦਾ ਰਾਜਾ ਕਹਿੰਦੇ ਸ਼ਿਵ ਨਾਮ ਰਾਜ ਕਰਕੇ ਹੈ ਸੀ। ਕਰਮ ਧਰਮ ਮਹਿ ਚਲਤ ਵਿਸਾਲਾ, ਆਪਣੇ ਜਿਹੜਾ ਧਰਮ ਰੂਪੀ ਕਰਮ ਹੈ ਉਹਦੇ ਵਿੱਚ ਵਿਸ਼ੇਸ਼ ਕਰਕੇ ਜ਼ਿਆਦਾ ਹੀ ਚੱਲਦਾ ਸੀ। ਸਾਲ ਗ੍ਰਾਮ ਉਪਾਸਨ ਰੱਖੇ, ਜ਼ਿਆਦਾ ਕਹਿੰਦੇ ਜਿਹੜਾ ਸਾਲ ਗ੍ਰਾਮ ਠਾਕਰ ਹੈ ਉਹਦੀ ਉਪਾਸਨਾ ਰੱਖਦਾ, ਸਾਲਗ੍ਰਾਮ ਦੀ ਜ਼ਿਆਦਾ ਇਹ ਪੂਜਾ ਕਰਦਾ ਹੈ ਸੀ। ਵਰਤ ਇਕਾਦਸੀ ਕਰ ਅਭਿਲਖ ਹੈ, ਇਸ ਤਰ੍ਹਾਂ ਕਹਿੰਦੇ ਜਿਹੜਾ ਇਕਾਦਸੀ ਦਾ ਵਰਤ ਹੈ ਉਹਨੂੰ ਰੱਖਣ ਦੀ ਹਮੇਸ਼ਾ ਇਹ ਖਾਸ ਰੱਖਦਾ ਸੀ, ਜਾਣੀ ਇਹ ਇਕਾਦਸੀ ਦਾ ਵਰਤ ਉਹ ਰੱਖਦਾ ਹੀ ਹੈ ਸੀ ਕਿਸ਼ਾਨਾ ਨਾਲ ਖਾਸ ਨਾਲ। ਸਰਬ ਨਗਰ ਨਾਰ ਰਹਿਤ ਅਨਸਨਾ, ਸਾਰੇ ਸ਼ਹਿਰ ਦੇ ਲੋਕ ਜਦੋਂ ਇਕਾਦਸੀ ਦਾ ਦਿਨ ਆ ਜਾਂਦਾ ਬਿਨਾਂ ਭੋਜਨ ਤੋਂ ਰਹਿੰਦੇ ਸਨ। ਇਹ ਦਿਨ ਕੋਈ ਨ ਕਰ ਹੀ ਅਸਨਾ, ਇਕਾਦਸੀ ਦਾ ਦਿਨ ਆ ਜਾਂਦਾ ਉਸ ਦਿਨ ਕੋਈ ਕਹਿੰਦੇ ਭੋਜਨ ਨਹੀਂ ਛਕਦਾ ਸੀ। ਭਾਨ ਉਦੇ ਤੇ ਕਰ ਹੈ ਸ਼ਨਾਨਾ, ਇਸ ਤਰ੍ਹਾਂ ਕਹਿੰਦੇ ਸਾਰੀ ਰਾਤ ਵਰਤ ਰੱਖਦੇ, ਜਦੋਂ ਅਗਲਾ ਦਿਨ ਚੜ੍ਹਦਾ ਸੂਰਜ ਚੜ੍ਹਦਾ ਫਿਰ ਉੱਠ ਕੇ ਇਸ਼ਨਾਨ ਕਰਦੇ ਹੈ। ਤਿਲਕ ਲਗਾਵੈ ਤਨ ਬਿਦ ਨਾਨਾ, ਇਹ ਜਿਹੜਾ ਸ਼ਿਵਨਾਵ ਰਾਜਾ ਹੈ ਆਪਣੇ ਸਰੀਰ ਤੇ ਤਰ੍ਹਾਂ ਤਰ੍ਹਾਂ ਦੇ ਉਹ ਤਿਲਕ ਜੇ ਮੱਥੇ ਤੇ ਲਗਾਉਂਦਾ ਹੈ। ਇਸ ਪ੍ਰਕਾਰ ਕੀ ਰੀਤ ਨਰੇਸ਼ਾ, ਇਕਾਦਸੀ ਦਾ ਵਰਤ ਰੱਖਦਾ ਹੈ, ਠਾਕਰ ਸਾਲਗ੍ਰਾਮ ਦੀ ਪੂਜਾ ਕਰਦਾ, ਮੱਥੇ ਦੇ ਤਿਲਕ ਜੇ ਲਾਉਂਦਾ ਹੈ, ਇਸ ਤਰ੍ਹਾਂ ਦੀ ਇਹ ਰਾਜਾ ਰੀਤੀ ਮਰਜ਼ਾਦਾ ਜੀ ਕਰਦਾ ਹਮੇਸ਼ਾ ਹੀ। ਆਪ ਕਰਹਿ ਕੀ ਦੇਸ਼ ਨਿਦੇਸ਼ਾ, ਆਪ ਤਾਂ ਰਾਜਾ ਕਰਦਾ ਹੈ ਸਾਰੇ ਸ਼ਹਿਰ ਨੂੰ, ਰਾਜਧਾਨ ਨੂੰ ਵੀ ਆਗਿਆ ਕੀਤੀ ਵੀ ਇਕਾਦਸੀ ਦਾ ਵਰਤ ਸਭ ਨੇ ਰੱਖਣਾ ਹੈ, ਇਸੇ ਤਰ੍ਹਾਂ ਠਾਕਰਾਂ ਦੀ ਸਾਲਗ੍ਰਾਮ ਦੀ ਪੂਜਾ ਕਰਨੀ ਹੈ, ਸੂਰਜ ਨੂੰ ਪਾਣੀ ਦੇਣਾ, ਮੱਥੇ ਤੇ ਤਿਲਕ ਲਾ ਕੇ ਰੱਖਣੇ ਹਨ। ਤੇਹ ਪੁਰ ਪਰਵਿਰਸ਼ਿਓ ਮਨ ਸੁਖ ਜਾਈ, ਇਸ ਸ਼ਹਿਰ ਦੇ ਵਿੱਚ ਜਿਹੜਾ ਮਨਸਿਕ ਸ਼ਾਹੂਕਾਰ ਗੁਰੂ ਨਾਨਕ ਸਾਹਿਬ ਦਾ ਸਿੱਖ ਸੇਵਕ ਜਾ ਬੜਿਆ ਹੈ। ਸਰਬ ਬਨਜ ਕੀ ਸੌਜ ਲਵਾਈ, ਸਾਰਾ ਜਿਹੜਾ ਸਾਜੋ ਸਮਾਨ ਹੈ ਉਹ ਸਮੱਗਰੀ ਉਹਨੂੰ ਲੈ ਕੇ ਚਲਿਆ ਗਿਆ ਉਹ ਸਿੰਗਲਾ ਦੀਪ ਵਿੱਚ। ਡੇਰਾ ਕੀਨ ਥਾਂ ਸ਼ੁਭ ਦੇਖੀ, ਚੰਗਾ ਥਾਂ ਦੇ ਕੇ ਆਪਣਾ ਇਹਨੇ ਟਿਕਾਣਾ ਜਾ ਕਰ ਲਿਆ, ਰਹਿਸ਼ ਕਰ ਲਈ। ਜਿਸ ਮਹਿ ਸਿੱਖੀ ਰੀਤ ਵਿਸੇਖੀ, ਇਸ ਮਨਸਿਕ ਸ਼ਾਹੂਕਾਰ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਸ਼ੇਸ਼ ਕਰਕੇ ਸਿੱਖੀ ਦੀ ਰੀਤੀ ਮਰਜ਼ਾਦਾ ਹੈ। ਸ੍ਰੀ ਨਾਨਕ ਜੋ ਆਏ ਸਪਰਾਹੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਉਹ ਸਿੱਖੀ ਦੀ ਰੀਤੀ ਦੀ ਮਰਜ਼ਾਦਾ ਇਹਨੂੰ ਕਹੀ ਹੋਈ ਸੀ। ਨਿਤ ਪ੍ਰਤ ਕਰ ਹੈ ਤਿਉ ਨਿਰਬਾਹੀ, ਉਵੇਂ ਕਹਿੰਦੇ ਮਨਸਿਕ ਸ਼ਾਹੂਕਾਰ ਹਮੇਸ਼ਾ ਉਹਨੂੰ ਨਵਾਉਂਦਾ, ਉਸ ਰੀਤੀ ਨੂੰ ਪੂਰੀ ਕਰਦਾ ਹੈ। ਸਵਾ ਜਾਮ ਨਿਸ ਕਰ ਹੈ ਸ਼ਨਾਨਾ, ਹਮੇਸ਼ਾ ਦੀ ਰੀਤੀ ਕੀ ਕਰਦਾ ਹੈ, ਮਹਾਰਾਜ ਦੀ ਦ੍ਰਿਸ਼ਟੀ ਕਹਿੰਦੇ ਸਵਾ ਪਹਿਰ ਰਾਤ ਉੱਠ ਕੇ ਇਸ਼ਨਾਨ ਕਰਦਾ ਹੈ। ਇੱਕ ਮਨ ਕਰ ਹੈ ਕੀਰਤਨ ਗਾਨਾ, ਫਿਰ ਇੱਕ ਮਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਦਾ ਕੀਰਤਨ ਗਾਉਂਦਾ, ਜਸ ਕਰਦਾ ਹੈ, ਯਾਨੀ ਕੀਰਤਨ ਕਰਕੇ। ਗੁਰ ਕੇ ਸ਼ਬਦ ਅਧਿਕ ਲਿਖ ਲੀਨੇ, ਜਦੋਂ ਨਵੇਂ ਮਹਾਰਾਜ ਕੋਲੋਂ ਸੁਲਤਾਨਪੁਰ ਤੋਂ ਸਿੱਖਿਆ ਲੈ ਕੇ ਆਇਆ ਸੀ। ਉਸ ਵੇਲੇ ਮਹਾਰਾਜ ਕੋਲੋਂ ਬੇਅੰਤ ਬਾਣੀ ਦੇ ਸ਼ਬਦ ਨੇ ਲਿਖ ਲੈਣਾ ਕੀਤੇ ਸੀ। ਪੜ ਹੈ ਪ੍ਰੇਮ ਕਰ ਚਿਤ ਹਿਤ ਦੀਨੇ, ਚਿਤ ਦੇ ਹਿਤ ਦੇ ਕੇ ਮਾਨੀ ਇਸ ਪਾਸੇ ਚਿਤ ਦਾ ਪ੍ਰੇਮ ਦੇ ਕੇ ਸ਼ਬਦ ਪੜਦਾ ਬੇਅੰਤ ਬੇਅੰਤ। ਭੋਰ ਭਈ ਪੰਚਾਮ੍ਰਿਤ ਕਰਕੇ, ਸਵੇਰ ਹੋ ਜਾਂਦੀ ਹੈ, ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਤਿਆਰ ਕਰ ਲੈਂਦਾ ਹੈ। ਪੰਚਾਮ੍ਰਿਤ ਜਿਹਦੇ ਵਿੱਚੋਂ ਪੰਜ ਚੀਜ਼ਾਂ ਪੈਣ ਉਹਨੂੰ ਪੰਚਾਮ੍ਰਿਤ ਕਹਿੰਦੇ ਆ, ਕੜਾਹ ਪ੍ਰਸ਼ਾਦ ਦਾ ਨਾਂ ਹੀ ਹੈ। ਕਰ ਅਰਦਾਸ ਭਾਓ ਉਰ ਧਰ ਕੇ, ਇਸ ਤਰ੍ਹਾਂ ਫਿਰ ਜਦੋਂ ਤਿਆਰ ਹੁੰਦਾ ਪ੍ਰੇਮ ਧਾਰ ਕੇ ਅਰਦਾਸ ਕਰਦਾ ਹੱਥ ਜੋੜ ਕੇ, ਨਿਕਟ ਨਰਨ ਸਭ ਹੀ ਕੋ ਦੈ ਕੇ, ਮਹਾਰਾਜ ਨੂੰ ਉਸ ਤਰ੍ਹਾਂ ਭੋਗ ਲਵਾ ਕੇ ਫਿਰ ਜਿਹੜੇ ਕੋਲ ਹੋਰ ਹੁੰਦੇ ਦੇ ਉਹ ਨੌਕਰ ਚਾਕਰ ਉਹਨਾਂ ਨੂੰ ਵੀ ਕਹਿੰਦੇ ਦਿੰਦਾ ਇਸ਼ਾਂ ਦਾ। ਬਹਰੋ ਆਪ ਅਚਹਿ ਕਰ ਲੈ ਕੇ, ਮਹਾਰਾਜ ਦਾ ਸੀਤ ਪ੍ਰਸ਼ਾਦ ਜਾਣ ਕੇ ਆਪ ਵੀ ਕਹਿੰਦੇ ਹੱਥਾਂ ਵਿੱਚ ਲੈ ਕੇ ਥੋੜਾ ਜਿਹਾ ਇਹ ਛਕ ਛਕਾ ਲੈਂਦਾ। ਇਸ ਪ੍ਰਕਾਰ ਨਿਤ ਨੇਮ ਨਿਭਾ ਹੈ, ਇਸ ਤਰ੍ਹਾਂ ਦਾ ਜਿਹੜਾ ਨਿਯਮ ਹੈ ਹਮੇਸ਼ਾ ਹੀ ਕਹਿੰਦੇ ਨਿਭਾਉਂਦਾ। ਮਨ ਸੁਖ ਸ਼ਾਹੂ ਕਾ ਬਨਜ ਕਰੈ ਪੁਨ ਪਾਵਤ ਲਾ ਹੈ, ਦਿਨ ਦੇ ਸਮੇਂ ਕਹਿੰਦੇ ਫਿਰ ਬਨਜ ਕਰਦਾ ਤੇ ਲਾਭ ਪਾਉਂਦਾ, ਜਾਣੀ ਸੌਦਾ ਵੇਚਦਾ ਹੈ ਤੇ ਵੇਚ ਕੇ ਲਾਹਾ ਲੈ ਲੈਂਦਾ, ਨਫਾ ਲੈ ਲੈਂਦਾ ਹੈ। ਸੰਧਿਆ ਹੋਏ ਤਬ ਹੈ ਗੁਰਬਾਣੀ, ਜਦੋਂ ਸੂਰਜ ਛਿਪ ਜਾਂਦਾ ਹੈ ਸ਼ਾਮ ਹੋਏ ਆਉਂਦੀ ਹੈ ਫਿਰ ਗੁਰਬਾਣੀ ਪੜ੍ਹਨ ਲੱਗ ਪੈਂਦਾ। ਪੜ ਹੈ ਪ੍ਰੀਤ ਕਰਕੇ ਸੁਖ ਸਾਨੀ, ਜੋ ਸੁਖਾਂ ਨਾਲ ਮਿਲੀ ਹੈ ਨਾ ਬਾਣੀ ਉਹਨੂੰ ਪ੍ਰੀਤੀ ਕਰਕੇ ਪੜ੍ਹਦਾ ਹੈ। ਸ੍ਰੀ ਨਾਨਕ ਕੀ ਮੂਰਤ ਧਿਆਨ, ਗੁਰੂ ਮਹਾਰਾਜ ਦੀ ਜਿਸ ਤਰ੍ਹਾਂ ਦੀ ਸ਼ਕਲ ਸੂਰਤ ਹੈ ਉਸੇ ਤਰ੍ਹਾਂ ਮਰਣਾ ਹੀ ਕਹਿੰਦੇ ਉਹ ਕਲਪ ਕੇ ਧਿਆਨ ਲਾਉਂਦਾ ਹੈ। ਦੋਨੋਂ ਕਾਲ ਧਰਹਿ ਦੁੱਖ ਹਨ, ਹਾਂ ਦੁੱਖਾਂ ਦੋਨੋਂ ਸਮਿਆਂ ਵਿੱਚ ਮਹਾਰਾਜ ਦੇ ਸਰੂਪ ਦਾ ਧਿਆਨ ਮਰਨ ਨਾਲ ਹੀ ਇਹ ਦੁੱਖਾਂ ਨੂੰ ਨਾਸ ਕਰਨ ਵਾਲਾ ਧਰਦਾ ਹੈ। ਇਸ ਕੀ ਰੀਤ ਦੇਖ ਨਰ ਪੁਰ ਕੇ, ਇਸ ਮਨ ਸੁਖ ਸ਼ਾਹੂਕਾਰ ਦੀ ਰੀਤੀ ਨੂੰ ਵਿਵੇਕ ਕਰਕੇ ਜਿਹੜੇ ਬਾਕੀ ਸ਼ਹਿਰ ਦੇ ਲੋਕ ਹੈ, ਤਰਕਤ ਮੂਡ ਅਸੂਯਾ ਕਰਕੇ, ਇਹਦੇ ਨਾਲ ਈਰਖਾ ਜੀ ਕਰਕੇ, ਇਹਦੀ ਰੀਤੀ ਜੀ ਦੇਖ ਕੇ ਤਰ੍ਹਾਂ ਤਰ੍ਹਾਂ ਦੀ ਹੁਜਰ ਜੀ ਕਰਦੇ ਹਨ। ਮੁਖ ਸੋ ਹੱਸ ਹੈ ਬਚਨ ਕਹਿ ਨਿੰਦਾ ਹੈ, ਮੁਖ ਤੋਂ ਇਸ ਤਰ੍ਹਾਂ ਕਹਿੰਦੇ ਹੱਸਦੇ ਹਨ ਤੇ ਇਸ ਤਰ੍ਹਾਂ ਕਹਿ ਕੇ ਇਹਦੀ ਰੀਤੀ ਜੀ ਨੂੰ ਨਿੰਦਦੇ ਭੰਡਦੇ ਹਨ। ਸ਼ੁਭ ਮਾਰਗ ਕੀ ਗਤ ਨਹਿ ਬਿੰਦ ਹੈ, ਇਹ ਚੰਗੇ ਰਸਤੇ ਚੱਲ ਰਿਹਾ ਮਨ ਸ਼ਿਕਸ਼ਾ ਕਾਰ ਉਹਨੂੰ ਇੱਕ ਚੰਗ ਕੋਈ ਜਾਣਦੇ ਨਹੀਂ ਹੈ। ਹਿੰਦੂ ਕਹਾਵੈ ਧਰਮ ਵਿਹੀਨਾ, ਮੁਖਾਲਜਾ ਕਰਕੇ ਕਹਿੰਦੇ ਆ ਵੀ ਸ਼ਾਹੂਕਾਰ ਆਪਣੇ ਆਪ ਨੂੰ ਹਿੰਦੂ ਕਹਾਉਂਦਾ ਹੈ, ਹਿੰਦੂ ਧਰਮ ਤੋਂ ਇਹ ਬਿਨਾ ਹੀ। ਪੂਜਾ ਵਰਤ ਨੇਮ ਤੇ ਖੀਨਾ, ਦੇਖ ਲੋ ਨਾ ਠਾਕਰਾਂ ਦੀ ਪੂਜਾ ਕਰਦਾ ਨਾ ਕੋਈ ਇਕਾਦਸ਼ੀ ਦਾ ਵਰਤ ਰੱਖਦਾ, ਇਸ ਨੇਮ ਤੋਂ ਇਹ ਖਾਲੀ ਹੈ। ਸਾਲ ਗ੍ਰਾਮ ਨ ਸੇਵਾ ਕਰਹੀ, ਇਹ ਕਿਹੋ ਜਿਹਾ ਬਾਣੀ ਹੈ ਕਹਿੰਦੇ ਸਾਲ ਗ੍ਰਾਮ ਜੀ ਦੀ ਸੇਵਾ ਨੀ ਕਰਦਾ, ਪੂਜਾ ਨੀ ਕਰਦਾ, ਮੱਥਾ ਨੀ ਟੇਕਦਾ। ਮਸਤਕ ਵਿਖੇ ਤਿਲਕ ਨਹਿ ਧਰਹੀ, ਮੱਥੇ ਵਿੱਚ ਜਿਹੜਾ ਕੇਸਰ ਤੇ ਚੰਦਨ ਦਾ ਤਿਲਕ ਨੀ ਲਾ ਕੇ ਰੱਖਦਾ ਹੈ। ਸਗਰੇ ਨਗਰ ਪ੍ਰਗਟ ਸ਼ੁੱਧ ਹੋਈ, ਸਾਰੇ ਸ਼ਹਿਰ ਦੇ ਵਿੱਚ ਇਹ ਮਨ ਸੁਖ ਸ਼ਾਹੂਕਾਰ ਦੀ ਜਿਹੜੀ ਮਰਜ਼ਾਦਾ ਦੀ ਖਬਰ ਸਾਰ ਜੀ ਹੋ ਗਈ ਹੈ। ਧਰਮ ਭ੍ਰਿਸ਼ਟ ਇਹ ਬਣੀਆਂ ਕੋਈ, ਇੱਕ ਦੂਸਰੇ ਨੂੰ ਕਹਿੰਦੇ ਵੀ ਹਿੰਦੂ ਦੇ ਧਰਮ ਵੱਲੋਂ ਇਹ ਜਿਹੜਾ ਬਾਣੀਆ ਕੋਈ ਭ੍ਰਿਸ਼ਟ ਹੋਇਆ ਇੱਥੇ ਆਇਆ ਹੋਇਆ ਕਈ ਦਿਨਾਂ ਤੋਂ। ਭੂਪਤ ਕੇ ਟਿਗ ਜਾਏ ਸੁਣਾਇਓ, ਕਿਸੇ ਨੇ ਕਹਿੰਦੇ ਸ਼ਿਮਨਾਵ ਰਾਜੇ ਕੋਲ ਵੀ ਜਾ ਸੁਣਾਇਆ। ਸਿੰਧ ਪਾਰ ਤੇ ਸ਼ਾਹ ਇੱਕ ਆਇਓ, ਸ਼ਿਮਨਾਵ ਰਾਜਾ ਕੀ ਦਸੀਏ ਸਮੁੰਦਰ ਤੋਂ ਪਾਰਲੇ ਪਾਸੇ ਤੋਂ ਇੱਕ ਬਾਣੀਆ ਭ੍ਰਿਸ਼ਟ ਆਇਆ। ਹਿੰਦੂ ਧਰਮ ਨਾ ਕੋ ਤੇ ਮਾਹੀ, ਉਹਦੇ ਮਨ ਦੇ ਵਿੱਚ ਹਿੰਦੂਆਂ ਵਾਲਾ ਧਰਮ ਦਾ ਤਾਂ ਕੋਈ ਹੈ ਹੀ ਨੀ, ਦਿਸ ਦਸਾਉਣਾ ਕੋਈ ਰੀਤੀ ਮਰ ਜਾਦਾ। ਜਗ ਤੇ ਨਈ ਰੀਤ ਕੋ ਰਾਹੀ, ਸੰਸਾਰ ਦੇ ਜਿਹੜੀ ਨਵੀਂ ਰੀਤੀ ਉਸਦੇ ਰਸਤੇ ਤੇ ਚੱਲ ਰਿਹਾ, ਹੋਰ ਹੀ ਰਸਤੇ ਚੱਲ ਰਿਹਾ। ਸੁਨੀ ਭੂਪ ਉਰ ਅਜਰਜ ਧਾਰਾ, ਜਦੋਂ ਰਾਜੇ ਨੇ ਸੁਣਿਆ ਉਹਨਾਂ ਤੋਂ ਹਿਰਦੇ ਵਿੱਚ ਬੜੀ ਚਰਜਤਾ ਨੂੰ ਧਾਰੇ, ਹੈਰਾਨੀ ਜੀ ਮੰਨੀ। ਮਨ ਸੁਖ ਕੋ ਪਾਠ ਮਨ ਜ ਹਕਾਰਾ, ਦੱਸੇ ਵੇਰੇ ਮਨ ਸੁਖ ਸ਼ਾਹੂਕਾਰ ਕੋਲ ਇੱਕ ਮਨੁੱਖ ਭੇਜ ਕੇ ਕੋਲ ਸੱਦ ਲਿਆ ਇਸ ਨੂੰ ਇੱਕ ਨਲੇਰ ਰਜਤ ਪਾਣ ਸੰਗਾ ਜਾਣ ਸਮੇਂ ਮਨ ਸ਼ਾਹੂਕਾਰ ਨੇ ਕਹਿੰਦੇ ਇੱਕ ਰੁਪਈਆ ਚਾਂਦੀ ਤਾਂ ਇੱਕ ਨਾਲ ਹੀਰ ਗਯੋ ਸ਼ਾਹ ਲੈ ਭੇਟ ਨਿਸੰਗਾ ਰਾਜੇ ਦੀ ਭੇਟਾ ਵਜੋਂ ਲੈ ਕੇ ਨਿਸ਼ੰਗ ਹੋ ਕੇ ਮਨ ਸੁਖ ਸ਼ਾਹੂਕਾਰ ਚਲਿਆ ਗਿਆ ਹਜੂਰੀ ਵਿੱਚ ਤੇ ਭੂਪਤ ਕੋ ਬੰਧਨ ਕੀਨਾ ਸਿੰਗਲਾ ਦੀਪ ਦੇ ਰਾਜੇ ਸ਼ਿਵਨਾਪ ਨੂੰ ਇਹ ਦੇ ਕੇ ਭੇਟਾ ਨਾਲ ਤੇ ਰੁਪਈਏ ਦੀ ਨਮਸਕਾਰ ਕੀਤੀ ਹੈ ਵੈਸ ਨਾਮ ਸ੍ਰੀ ਨਾਨਕ ਲੀਨਾ ਬੈਠ ਕੇ ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਇਹਨੇ ਬੈਠਣਾ ਕੀਤਾ ਹੈ ਪੂਜਤ ਭਾ ਰਾਜਾ ਇਹ ਸੰਗਾ ਉਸ ਵੇਲੇ ਜਿਹੜਾ ਸ਼ਿਵਨਾਪ ਰਾਜਾ ਇਹ ਮਨਸਿਕ ਸ਼ਾਹੂਕਾਰ ਦੇ ਪਾਸੋਂ ਪੁੱਛਣ ਲੱਗ ਪਿਆ ਹੈ ਹਿੰਦੂ ਕਹਾਵੈ ਧਰਮ ਹੈ ਭੰਗਾ ਜਿਵੇਂ ਤੂੰ ਆਪਣੇ ਆਪ ਨੂੰ ਹਿੰਦੂ ਕਹਾਉਣਾ ਧਰਮ ਤਾਂ ਤੇਰਾ ਕੋਈ ਹੈ ਨਹੀਂ ਹੈ ਧਰਮ ਦਾ ਕੋਈ ਚਾਲ ਚਲਣ ਤਾਂ ਹੈ ਨਹੀਂ ਹੈ ਤੇਰਾ ਮੱਜਨ ਪੂਜਾ ਵਰਤ ਨਾ ਕਰੀ ਹੁਣੇ ਹੁਣ ਢਾਈ ਤਿੰਨ ਵਜੇ ਉੱਠ ਕੇ ਨਹਾਉਂਦਾ ਸੀ ਇਹ ਸੂਰਜ ਚੜ੍ਹੇ ਨਹਾਉਣ ਵਾਲੇ ਇਹਨਾਂ ਨੂੰ ਕੀ ਪਤਾ ਕਹਿੰਦੇ ਤੂੰ ਨਹਾਉਂਦਾ ਨਹੀਂ ਹੈ ਧਰਮ ਮੱਜਨ ਪੂਜਾ ਵਰਤ ਨਾ ਕਰੀ ਨਾ ਤੂੰ ਇਸ਼ਨਾਨ ਕਰਦਾ ਨਾ ਠਾਕਰਾਂ ਦੀ ਪੂਜਾ ਕਰਦਾ ਹੋਰ ਕੋਈ ਨਿਯਮ ਨਿਯਮੀ ਨਹੀਂ ਰੱਖਦਾ ਸੰਜਮ ਨੇਮ ਤਿਲਕ ਨਹਿ ਧਰਈ ਹੋਰ ਕੋਈ ਜਿਹੜਾ ਪਤ ਪਰਹੇਜ ਉਹ ਵੀ ਨਹੀਂ ਕਰਦਾ ਤੂੰ ਮੱਥੇ ਤੇ ਤਿਲਕ ਵੀ ਨਹੀਂ ਲਾਉਣਾ ਕਰਦਾ ਕਰ ਹੈ ਆਪਣੀ ਰੀਤ ਨਿਰਾਲੀ ਹੇ ਮਨਸ਼ਕ ਸ਼ਾਹੂਕਾਰ ਤੂੰ ਆਪਣੀ ਨਵੀਂ ਮਰਜ਼ਾਦਾ ਬੱਕਰੀ ਜੀ ਕਰਦਾ ਇਹ ਕਿਹ ਸਿੱਖ ਬਨ ਦੀਨ ਕੁਚਾਲੀ ਕਿਹਨੇ ਕਹਿੰਦੇ ਤੈਨੂੰ ਇਹ ਕਿਹਦਾ ਤੂੰ ਸਿੱਖ ਬਣ ਗਿਆ ਕਿਹਨੇ ਇਹ ਖੋਟੀ ਚਾਲੀ ਦੀ ਸਿੱਖਿਆ ਤੈਨੂੰ ਦੇ ਦਿੱਤੀ ਖੋਟੀ ਰੀਤੀ ਕਿਹਨੇ ਸਿਖਾਈ ਹੈ ਸ਼ਾਹ ਕਹੈ ਭੂਪਤ ਸੁਣ ਲੀਜੈ ਉਸ ਵੇਲੇ ਮਨਸ਼ਕ ਸ਼ਾਹੂਕਾਰ ਬੋਲਿਆ ਐ ਰਾਜਨ ਸ਼ਿਵਨਾਪ ਜੀ ਸੁਣ ਲਈਏ ਇੱਕ ਕੁਤਾਰਕ ਨ ਮਨ ਮੈਂ ਕੀਜੈ ਜਿਹੜਾ ਕੁਝ ਕਰ ਰਿਹਾ ਨਾ ਉਹਦੇ ਤੇ ਇੱਕ ਵੀ ਕੋਈ ਹੁਜਤ ਨਾ ਕਰੀਏ ਜਗਤ ਧਰੋਵਰ ਕੇ ਸਮਝਾਨ ਰਾਜਾ ਜੀ ਸੁਣੋ ਜਿਹੜਾ ਸੰਸਾਰ ਹੈ ਇੱਕ ਵਿਰਸ਼ ਦੇ ਸਮਾਨ ਹੈ ਜਾਣ ਲੋ ਤੇਹ ਕੇ ਸਿਖਰ ਮੁਕਤ ਫਲ ਮਨ ਜਿਵੇਂ ਦਰਖਤ ਦੇ ਸਿਖਰ ਤੇ ਕਹਿੰਦੇ ਫਲ ਲੱਗਿਆ ਹੁੰਦਾ ਹੈ ਇਸ ਤਰ੍ਹਾਂ ਕਹਿੰਦੇ ਮੁਕਤੀ ਰੂਪੀ ਫਲ ਲੱਗਿਆ ਸੀ ਚੋਟੀ ਤੇ ਅਖੀਰ ਤੇ ਜਮਨ ਲੈ ਤਾਂ ਕੋ ਲੈਣ ਹੇਤ ਦੁਆ ਪੰਥਾ ਕਹਿੰਦੇ ਮੁਕਤੀ ਰੂਪੀ ਫਲ ਨੂੰ ਲੈਣ ਵਾਸਤੇ ਦੋ ਰਾਹ ਹਨ ਦੋ ਤਰੀਕੇ ਹੈ ਸਰਬ ਸੰਤ ਭਾਖਤ ਪੁੰਨ ਗ੍ਰੰਥਾ ਸਾਰੇ ਸੰਤ ਵੀ ਕਹਿੰਦੇ ਆ ਵੀ ਸੰਸਾਰ ਦਰਖਤ ਹੈ ਇਹਦੇ ਅਖੀਰ ਤੇ ਚੋਟੀ ਤੇ ਮੁਕਤੀ ਰੂਪੀ ਫਲ ਲੱਗਿਆ ਉਹਨੂੰ ਲੈਣ ਵਾਸਤੇ ਦੋ ਰਾਹ ਹਨ ਇਹ ਸੰਤ ਵੀ ਕਹਿੰਦੇ ਆ ਪੁਨਾ ਜਿਹੜੇ ਧਾਰਮਿਕ ਗ੍ਰੰਥ ਹੈ ਉਹ ਵੀ ਇਹੀ ਆਖਦੇ ਹਨ ਇੱਕ ਬਿਹੰਗ ਇੱਕ ਕੀਟੀ ਰੀਤਾ ਫਿਰ ਉਹ ਦਰਖਤ ਦੀ ਚੀਸੀ ਤੇ ਪਹੁੰਚਣ ਵਾਸਤੇ ਇੱਕ ਕਹਿੰਦੇ ਪਹੁੰਚੀ ਦਾ ਰਸਤਾ ਵੀ ਉਹ ਡਰੀ ਮਾਰ ਕੇ ਝੱਟੀ ਟੀਸੀ ਤੇ ਜਾਂਦਾ ਇਹ ਕਹਿੰਦੇ ਕੀੜੀ ਦੀ ਰੀਤੀ ਹੈ ਜਿਵੇਂ ਕੀੜੀ ਹੌਲੀ ਹੌਲੀ ਜਾਂਦੀ ਟੀਸੀ ਤੇ ਹੌਲੀ ਹੌਲੀ ਜਾਣ ਵਾਲਾ ਰਸਤਾ ਵੀ ਹੈ ਕਹਿੰਦੇ ਉਡਾਰੀ ਮਾਰੀ ਤੇ ਝੱਟ ਉੱਥੇ ਤੇ ਗਿਆ ਚੱਲ ਹੈ ਨਿਰੰਤਰ ਪਾਇ ਸੁਪ੍ਰੀਤਾ ਕਹਿੰਦੇ ਦੋਵੇਂ ਇੱਕ ਰਸ ਇਸ ਰੀਤੀ ਨੂੰ ਪਾ ਕੇ ਚੱਲਦੇ ਪ੍ਰੀਤੀ ਸਹਿਤ ਜਿਨ ਕੋ ਸਤਿਗੁਰ ਮਿਲ ਹੈ ਕਿਰਪਾਲਾ ਬਹੁਤੇ ਤਾਂ ਕਹਿੰਦੇ ਕੀੜੇ ਰਸਤੇ ਹੀ ਚੱਲਦੇ ਵੀ ਹੌਲੀ ਹੌਲੀ ਚੱਲਦੇ ਪਰ ਜਿਨ੍ਹਾਂ ਨੂੰ ਵੀ ਦਿਆਲੂ ਕਿਰਪਾਲੂ ਪੂਰੇ ਸਤਿਗੁਰੂ ਮਿਲ ਜਾਂਦੇ ਤੇ ਖੱਗ ਜਿਉਂ ਪਹੁੰਚਾ ਹੈ ਤਤਕਾਲ ਜਿਵੇਂ ਪੰਛੀ ਕਹਿੰਦੇ ਉਡਾਰੀ ਮਾਰ ਕੇ ਝੱਟ ਪਟ ਦਰਖਤੀ ਟੀਸੇ ਤੇ ਪਹੁੰਚ ਜਾਂਦਾ ਤੇ ਗਿਆਨ ਮੁਕਤੀ ਰੂਪੀ ਫਲ ਛਕ ਲੈਂਦਾ ਹੈ ਸੰਸਾਰ ਬਿਰਸ਼ ਤੋਂ ਮਿਲੇ ਨਾ ਸਤਿਗੁਰ ਜਿਨ ਕੋ ਪੂਰੇ ਇਹਨਾਂ ਨੂੰ ਵੀ ਪੂਰੇ ਸਤਿਗੁਰੂ ਨਹੀਂ ਮਿਲਦੇ ਤਿੰਨ ਕੋ ਫਲ ਲੈਨੋ ਅਤ ਦੂਰੇ ਇਹਨਾਂ ਨੂੰ ਇਹ ਜਿਹੜਾ ਮੁਕਤੀ ਰੂਪੀ ਫਲ ਲੈਣਾ ਕਹਿੰਦੇ ਅਤਿ ਦੂਰ ਹੈ ਸੰਸਾਰ ਤੋਂ ਬਹੁਤ ਔਖਾ ਹੈ ਤਿੰਨ ਕੀ ਗਤ ਕੀਤੀ ਕੀ ਨਿਆਈ। ਉਹਨਾਂ ਦੀ ਕਹਿੰਦੇ ਜਿਹੜੀ ਕੋਈ ਹਾਲਤ ਹੈ, ਉਹਨਾਂ ਦਾ ਢੰਗ ਤਰੀਤਾ, ਉਹ ਤਾਂ ਕੀੜੀ ਵਰਗਾ ਹੈ। ਦੁਸ਼ਤਰ ਪਹੁੰਚਣ ਹੈ ਤੇ ਥਾਈ, ਜਿਵੇਂ ਦਰਖਤ ਤੇ ਟੀਸੀ ਤੇ ਪੁੱਜਣਾ ਹੋਵੇ ਤੇ ਕੀੜੀ ਨੂੰ ਕਹਿੰਦੇ ਬਹੁਤ ਔਖਾ ਹੁੰਦਾ ਹੈ, ਤੇ ਜੇ ਚੱਲ ਵੀ ਕੋਈ ਬਹੁਤ ਸਮੇਂ ਤੋਂ ਲੱਗਦੇ ਜਾ ਕੇ ਪਹੁੰਚ ਜੀ ਉਹ ਟੀਸੀ ਤੇ। ਤੁਮ ਇਕਾਦਸ਼ੀ ਵਰਤ ਰਖੰਤੇ, ਸ਼ਿਵਨਾਜ ਨੂੰ ਮਾਨਸਿਕ ਸ਼ਾਪ ਕਰ ਕਹਿੰਦੇ ਵੀ ਤੁਹਾਡਾ ਵੀ ਕੀੜੀ ਵਰਗਾ ਹੀ ਰਸਤਾ ਹੈ। ਕਹਿੰਦੇ ਤੁਸੀਂ ਜਦੋਂ ਕੋਈ ਆਕਾਸ਼ੀ ਆ ਜਾਂਦੀ ਉਸ ਦਿਨ ਵਰਤ ਜਾ ਰੱਖ ਲੈਂਦੇ ਆ, ਨਹੀਂ ਕੁਝ ਖਾਂਦੇ। ਦਿਨ ਪੰਦਰਵੇਂ ਸਮਿਆਂ ਕਰਨ ਤੇ, ਪੰਦਰਾਂ ਕੁ ਦਿਨਾਂ ਤੋਂ ਬਾਅਦ ਆਕਾਸ਼ੀ ਆ ਜਾਂਦੀ, ਕਿਤੇ ਹਨੇਰ ਦੀ ਕਿਤੇ ਚਾਨਣ ਦੀ। ਕਹਿੰਦੇ ਉਦੋਂ ਥੋੜਾ ਬਹੁਤਾ ਤੁਸੀਂ ਖਾਣ ਪੀਣ ਤੋਂ ਪਤ ਪਰਹੇਜ਼ ਜਾ ਰੱਖ ਲੈਂਦੇ ਆ, ਥੋੜਾ ਬਹੁਤਾ ਜਾ ਖਾ ਲੈਂਦੇ, ਭੁੱਖੇ ਹੀ ਰਹਿੰਦੇ। ਕਾਮ ਕ੍ਰੋਧ ਪੁੰਨ ਖਾਨ ਰੁਪਾਨਾ, ਫਿਰ ਇਸੇ ਤਰ੍ਹਾਂ ਕਹਿੰਦੇ ਜਿੱਦਣ ਅਕਾਲਸੀ ਦਾ ਵਰਤ ਹੁੰਦਾ ਉਸ ਦਿਨ ਕਾਮ ਵਾਸ਼ਨਾ ਕ੍ਰੋਧ ਕਰਨਾ ਪੁਨਾ ਜਿਹੜਾ ਕੋਈ ਖਾਣਾ ਪੀਣਾ ਹੁੰਦਾ ਹੈ। ਇੱਕ ਦਿਨ ਤੁਮ ਨਾ ਕਰਤ ਰਜਾਨਾ, ਫਿਰ ਰਾਜੇ ਤੁਸੀਂ ਇੱਕ ਦਿਨ ਨਹੀਂ ਕਰਦੇ, ਬਾਕੀ ਚੌਦਾਂ ਦਿਨ ਸਭ ਕੁਝ ਕਰੀ ਕਰਾਈ ਜਾਂਦੇ। ਅਸ ਸੰਜਮ ਮਹਿ ਸੰਤ ਸਦੀਵਾ, ਕਹਿੰਦੇ ਜਿਹੜੇ ਪਰਮੇਸ਼ਰ ਦੇ ਸੰਤ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲਿਆ, ਉਹ ਕਹਿੰਦੇ ਹਮੇਸ਼ਾ ਇਸ ਸੰਜਮ ਵਿੱਚ ਰਹਿੰਦੇ ਹਨ। ਵਰਤਤ ਹੈ ਨਿਜ ਮਨ ਕਰ ਨੀਵਾ, ਮਨ ਨੂੰ ਨੀਵਾ ਕਰਕੇ ਇਸ ਵਰਤ ਵਿੱਚ ਹਮੇਸ਼ਾ ਉਹ ਰਹਿੰਦੇ ਅਤੇ ਵਰਤ ਚੱਲਦੇ ਹਨ। ਥੋਰੋ ਖਾਨ ਸੈਨ ਪੁਨ ਥੋਰਾ, ਤੁਸੀਂ ਪੰਦਰਾਂ ਦਿਨ ਇੱਕ ਦਿਨ ਖਾਧਾ ਘੱਟ। ਕਹਿੰਦੇ ਜਿਹੜੇ ਪਰਮੇਸ਼ਰ ਦੇ ਸਤਿਗੁਰਾਂ ਦੇ ਸੰਤ ਹੈ, ਕਹਿੰਦੇ ਰੋਜ਼ ਹੀ ਉਹ ਥੋੜਾ ਖਾਂਦੇ, ਥੋੜਾ ਹੀ ਖਾਂਦੇ ਆ ਤੇ ਥੋੜਾ ਹੀ ਆਪਣਾ ਸੌਂਦੇ ਆ ਤੇ ਥੋੜਾ ਹੀ ਬੋਲਦੇ ਆ, ਲੋੜ ਤੋਂ ਵੱਧ ਨਹੀਂ ਬੋਲਦੇ। ਤਿੰਨ ਪਾਰ ਕਾਮ ਨਾ ਕ੍ਰੋਧ ਨਾ ਜੋਰ, ਇਸ ਕਰਕੇ ਜਿਹੜੇ ਪੂਰੇ ਸਤਿਗੁਰਾਂ ਦੇ ਸੰਤ ਹੈ ਉਹਨਾਂ ਉੱਪਰ ਕਹਿੰਦੇ ਕਿਸੇ ਸਮੇਂ ਵੀ ਕਾਮ ਕ੍ਰੋਧ ਆਦਿਕ ਦਾ ਬਲ ਨਹੀਂ ਪੈਂਦਾ। ਦਿਵਸ ਪੰਦਰ ਮਹਿ ਜਗ ਮੈਂ ਆਵੈ, ਤੁਹਾਡਾ ਜਿਹੜਾ ਅਕਾਲਸੀ ਦਾ ਵਰਤ ਹੈ ਨਾ, ਕਹਿੰਦੇ ਉਹ ਪੰਦਰਵੇਂ ਇੱਕ ਦਿਨ ਆ ਜਾਂਦਾ ਇਸ ਸੰਸਾਰ ਵਿੱਚ। ਵਰਤ ਇਕਾਦਸ਼ੀ ਜੋ ਕਹਿਲਾਵੇ, ਤੁਸੀਂ ਅਕਾਲਸੀ ਦਾ ਵਰਤ ਕਰਕੇ ਕਹਿੰਦੇ ਕਹਾਂਦੇ ਹੋ, ਦੋਹਰਾ ਸੋ ਇਕਾਦਸ਼ੀ ਸਦਾ ਹੀ, ਕਹਿੰਦੇ ਹੋ ਜਿਹੜਾ ਅਕਾਲਸੀ ਦਾ ਵਰਤ ਹੈ ਨਾ ਹਮੇਸ਼ਾ ਹੀ ਸੰਤਨ ਕੇ ਮਨ ਮਾਹੀ, ਸੰਤਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਬਣਿਆ। ਕਹਿੰਦੇ ਰੋਜ਼ ਹੀ ਘੱਟ ਖਾਂਦੇ ਆ, ਰੋਜ਼ ਹੀ ਘੱਟ ਬੋਲਦੇ ਆ, ਰੋਜ਼ ਹੀ ਉਹ ਘੱਟ ਸੌਂਦੇ ਹਨ। ਜੋ ਤੂੰ ਭਾਖਤ ਵਰਤ ਕੋ, ਜਿਹੜਾ ਤੂੰ ਅਕਾਲਸੀ ਦੇ ਵਰਤ ਦੇ ਸੰਬੰਧ ਵਿੱਚ ਕਹਿੰਦਾ ਹੈ ਨਾ, ਗਤ ਐਸੀ ਲੱਖ ਤਾਰ, ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਵੀ ਉਹ ਤੁਸੀਂ ਪੰਦਰਾਂ ਦਿਨਾਂ ਪਿੱਛੋਂ ਕਰਦੇ ਆ, ਮਹਾਤਮਾ ਸਿਮਰਨ ਵਾਲੇ ਰੋਜ਼ ਹੀ ਵਰਤ ਰੱਖੀ ਰੱਖਦੇ ਹਾਂ। ਚੌਪਈ ਪੁੰਨ ਮੱਜਨ ਕੀ ਗਾਥਾ ਸੁਣੀਏ, ਬਾਕੀ ਵੀ ਜਿਹੜਾ ਤੂੰ ਇਸ਼ਨਾਨ ਦੇ ਉੱਪਰ ਤਰਕ ਜੀ ਕਰਦਾ ਇਹਦੀ ਵੀ ਕਥਾ ਸੁਣ ਲਈਏ। ਨਿਸ਼ਚੇ ਨਾਨ ਅਧਿਕ ਫਲ ਜਾਣੀਏ, ਤੂੰ ਭਰੋਸਾ ਕਰ ਲਾ ਵੀ ਜਿਹੜਾ ਉੱਠ ਕੇ ਨਹਾਉਣਾ ਇਹਦਾ ਬਹੁਤਾ ਫਲ ਜਾਣਿਆ ਜਾਂਦਾ ਹੈ। ਜਾਮ ਜਾਮਨੀ ਨਾਵਨ ਕਰਹੀ, ਜਿਹੜਾ ਕੋਈ ਤਿੰਨ ਘੰਟੇ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਦਾ ਨਾ ਪੁਰਸ਼, ਕੰਚਨ ਭਾਰ ਦਾਨ ਫਰ ਫਰਹੀ, ਧਾਰਮਿਕ ਪੁਸਤਕਾਂ ਵਿੱਚ ਲਿਖਿਆ ਵੀ ਜਿਵੇਂ ਕੋਈ ਸੋਨੇ ਦਾ ਭਾਰ ਦਾਨ ਕਰ ਦੇਵੇ ਉਹਦਾ ਫਲ ਨੂੰ ਫਲ ਪ੍ਰਾਪਤ ਹੁੰਦਾ ਜੀ, ਪੰਜ ਮਣ ਸੋਨਾ ਦਾਨ ਕਰ ਦੇਵੇ ਇੰਨਾ ਤੜਕੇ ਉੱਠ ਕੇ ਨਹਾਉਣ ਦਾ ਫਲ ਹੁੰਦਾ ਹੈ। ਚਤੁਰ ਘਟੀ ਨਿਸ ਤੇ ਜੋ ਨਾਵੈ, ਜਿਹੜਾ ਕਹਿੰਦੇ ਚਾਰ ਘੜੀਆਂ ਰਾਤ ਰਹਿੰਦੇ ਆ, ਜਾਣੀ ਪੌਣੇ ਇੱਕ ਦੋ ਘੰਟੇ ਰਾਤ ਰਹਿੰਦੇ ਆ, ਉੱਠ ਕੇ ਇਸ਼ਨਾਨ ਕਰ ਲਵੇ, ਤਿਤਨੋ ਦਾਨ ਰਜਤ ਫਲ ਪਾਵੇ, ਫਿਰ ਕਹਿੰਦੇ ਉਹਨਾਂ ਕੋ ਦਾਨ ਪਾ ਲੈਂਦਾ ਵੀ ਜਿਸ ਪੰਜ ਕੁ ਮਣ ਜਿਵੇਂ ਕੋਈ ਚਾਂਦੀ ਦਾ ਦਾਨ ਕਰ ਦੇਵੇ, ਜਿਹੜਾ ਇਹ ਪੌਣੇ ਦੋ ਘੰਟੇ ਉੱਠ ਕੇ ਨਹਾ ਲੈਂਦਾ ਉਹਨੂੰ ਪੰਜ ਮਣ ਚਾਂਦੀ ਦੇ ਦਾਨ ਕੀਤੇ ਜਿੰਨਾ ਫਲ ਮਿਲ ਜਾਂਦਾ। ਘਟੀ ਰੈਨ ਤੇ ਕਰ ਸ਼ਨਾਨਾ, ਇਹ ਵੀ ਸ਼ਿਵਨਾਵ ਰਾਜੇ ਜਿਹੜਾ ਇੱਕ ਘੜੀ ਜਾਣੀ ਪੌਣਾ ਘੰਟਾ ਅੱਧਾ ਘੰਟਾ ਰਾਤ ਰਹਿੰਦੇ ਆ ਇਸ਼ਨਾਨ ਕਰ ਲਵੇ ਉੱਠ ਕੇ, ਫਲ ਹੋਇਆ ਖੀਰ ਸਵਾ ਮਨ ਦਾਨ, ਉਹਨੂੰ ਜਿਵੇਂ ਸਵਾ ਕੁ ਮਨ ਬੁੱਧ ਦਾ ਕੋਈ ਦਾਨ ਕਰ ਦੇ ਇੰਨਾ ਕੁ ਫਲ ਮਿਲ ਜਾਂਦਾ ਹੈ। ਪ੍ਰਾਤ ਕਾਲ ਉੱਠ ਕਰ ਜੋ ਨਹਾਵੇ, ਜਿਹੜਾ ਸਵੇਰ ਸਾਰ ਜੇ ਜਦੋਂ ਦਿਨ ਜਾ ਚੜ੍ਹਨ ਲੱਗਦਾ ਨਾ ਉਹ ਮੂਹਨੇਰੇ ਜੇ ਉੱਠ ਕੇ ਨਹਾ ਲੈਂਦਾ ਹੈ, ਮਨ ਜਲ ਦਾਨ ਕਰੇ ਫਲ ਪਾਵੇ, ਜਿਵੇਂ ਕੋਈ ਨਹਾ ਧੋ ਕੇ ਕਹਿੰਦੇ ਮਨ ਕੋ ਪਾਣੀ ਦਾ ਦਾਨ ਕਰ ਦੇਵੇ ਉਹਨੂੰ ਇੰਨਾ ਕੁ ਪਾਣੀ ਦੇ ਦਾਨ ਕਰਨ ਦਾ ਫਲ ਮਿਲ ਜਾਂਦਾ ਹੈ। ਕਿਉਂਕਿ ਭਾਵੇਂ ਇੱਥੇ ਸਾਡੇ ਤਾਂ ਕੋਈ ਪਾਣੀ ਦੀ ਹੈ ਨਹੀਂ ਨਾ ਕੋਈ ਜ਼ਿਆਦਾ ਕਦਰ ਕੀਮਤ, ਇੱਧਰ ਬੀਕਾਨੇਰ ਜਿੱਧਰ ਜਾਈਏ ਉਧਰ ਨਹੀਂ ਮਿਲਦਾ, ਤੇ ਉਧਰ ਪਾਣੀ ਵੀ ਦਾ ਦਾਨ ਵੀ ਮਹਾਨ ਹੈ। ਦਿਵਸ ਚਰੇ ਤੇ ਨਹਾਵੇ ਜੋ, ਹਾਂ ਬਾਕੀ ਵੀ ਜਿਹੜਾ ਕੋਈ ਦਿਨ ਚੜੇ ਕੋਈ ਨਹਾ ਨੂੰ ਲੈਂਦਾ ਹੈ, ਤਾਂ ਕੋ ਹੋਏ ਨਾ ਪੁੰਨ ਫਲ ਕੋ, ਰਾਜਨ ਨਾ ਨੂੰ ਕੋਈ ਪੁੰਨ ਮਿਲਦਾ ਨਾ ਕੋਈ ਪਾਪ ਹੁੰਦਾ ਹੈ ਨਹਾਉਣ ਨਾਲ, ਫਲ ਇਹਤੋਂ ਹੀ ਦੇਹ ਪੁਨੀਤਾ, ਇੰਨਾ ਫਲ ਇੰਨਾ ਲਾਭ ਜ਼ਰੂਰ ਹੋ ਜਾਂਦਾ ਵੀ ਜਿਹੜਾ ਦਿਨ ਚੜੇ ਨਹਾ ਲੈਂਦਾ ਸੂਰ ਚੜੇ ਉਹਨੂੰ ਕਹਿੰਦੇ ਸਰੀਰ ਜ਼ਰੂਰ ਉਹਦਾ ਪਵਿੱਤਰ ਹੋ ਜਾਂਦਾ ਹੈ। ਨਿਸਤੇ ਨਹਾਵਨ ਆਦਿ ਰੀਤਾ, ਕੀ ਜਿਹੜਾ ਕਹਿੰਦੇ ਇੱਕ ਪਹਿਰ ਰਾਤ ਰਹਿੰਦਿਆਂ ਉੱਠ ਕੇ ਨਹਾਉਣਾ, ਇਹ ਤਾਂ ਪਹਿਲਾਂ ਦੀ ਰੀਤੀ ਹੈ ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ ਹੈ। ਨਿਗਮਾਗਮ ਕੀ ਇਹ ਨਿਦੇਸ਼ਾ, ਮੈਂ ਨਹੀਂ ਕਹਿੰਦਾ, ਵੇਦ ਵੀ ਸ਼ਾਸਤਰ ਵੀ ਇਸ ਨੂੰ ਐਨ ਪ੍ਰਗਟ ਪ੍ਰਤੱਖ ਕਹਿ ਰਹੇ, ਉਹਨਾਂ ਦੀ ਆਗਿਆ ਹੈ ਵੀ ਤਿੰਨ ਘੰਟੇ ਰਾਤ ਰਹਿੰਦਿਆਂ ਉੱਠ ਕੇ ਨਾਵੇ ਮਨੁੱਖ। ਨਹਿ ਕਿਛ ਮੇਰੇ ਵਾਕ ਨਿਰੇਸ਼ਾ, ਬਾਕੀ ਵੀ ਹੈ ਰਾਜਨ ਇਹ ਮੇਰੇ ਕੋਈ ਆਪਣੇ ਬਚਨ ਨਹੀਂ ਹਨ। ਜੇ ਤੂੰ ਅਸ ਸੰਸਾ ਉਪਜਾਇਸ, ਜੇ ਤੂੰ ਇਸ ਤਰ੍ਹਾਂ ਦਾ ਸੰਸਾ ਜਾ ਪੈਦਾ ਕਰਦਾ ਹੈ ਨਾ, ਭਾਨ ਉਗੇ ਤੇ ਮੱਜਨ ਆਇਸ, ਜਦੋਂ ਸੂਰਜ ਚੜ ਜਾਵੇ ਫੇਰ ਨਹਾਉਣਾ, ਇਹ ਮੇਰੇ ਰਾਜੇ ਦੀ ਗਿਆ ਵੀ ਤੂੰ ਤੜਕੇ ਉੱਠ ਕੇ ਕਿਉਂ ਨਹਾਉਣਾ, ਤਿੰਨ ਘੰਟੇ ਰਾਤ ਉੱਠ ਕੇ ਕਿਉਂ ਨਹਾਉਣਾ, ਮੇਰੀ ਆਗਿਆ ਹੈ ਤਾਂ ਵੀ ਸੂਰਜ ਚੜੇ ਨਹਾਵੇ, ਜੇ ਤੂੰ ਇਸ ਤਰ੍ਹਾਂ ਦੇ ਨਹਾਉਣ ਦੇ ਸੰਬੰਧ ਵਿੱਚ ਕਹੇ ਤਾਂ ਪਰ ਮੇਰੇ ਬਚਨ ਸੁਨੀਜੈ, ਇਹਨਾਂ ਦੇ ਉੱਪਰ ਮੇਰੇ ਵੀ ਬਚਨ ਵੀ ਤੂੰ ਧਿਆਨ ਦੇ ਕੇ ਸੁਣ ਲਾ, ਨੀਕੇ ਸਮਤ ਧਾਰ ਮਨ ਦਿਲੀ ਜੈ, ਕਹਿੰਦੇ ਚੰਗੀ ਤਰ੍ਹਾਂ ਅਕਲ ਮਤ ਧਾਰ ਕੇ ਉਹਨਾਂ ਨੂੰ ਵਸਾ ਲੈ, ਦੋਹਰਾ ਕਿਤਕ ਦਿਨ ਤੇ ਪਰ ਵ੍ਰਿਤੀ, ਆਹ ਜਿਹੜਾ ਸੂਰਜ ਚੜੇ ਨਹਾਉਣਾ ਨਾ, ਇਹ ਤਾਂ ਕੁਝ ਦਿਨਾਂ ਤੋਂ ਐਵੇਂ ਰੀਤੀ ਜੀ ਫੈਲੀ ਪ੍ਰਚਲਿਤ ਹੋਈ ਹੈ। ਕਰਮ ਕਾਂਡ ਕੀ ਰੀਤ, ਜਿਹੜੇ ਕੋਈ ਆ ਸੂਰਜ ਨੂੰ ਪਾਣੀ ਦਿੰਦੇ ਆ ਜਾਂ ਪਿਤਰਾਂ ਨੂੰ ਕਹਿੰਦੇ ਅਸੀਂ ਪਾਣੀ ਦੇਣਾ, ਕਹਿੰਦੇ ਕਰਮ ਕਾਂਡ ਦੀ ਰੀਤੀ ਹੈ ਕੁਛ ਸਮੇਂ ਤੋਂ ਚੱਲੀ ਹੈ। ਕਰਹਿ ਨਾਨ ਰੱਬ ਉਦੈ ਤੇ, ਉਹ ਜਿਹੜੇ ਕਰਮ ਕਾਂਡ ਰੀਤੀ ਵਾਲੇ ਜਦੋਂ ਸੂਰਜ ਚੜਦਾ ਫਿਰ ਨਹਾਉਣਾ ਕਰਦੇ, ਅਸ ਬਿਦ ਸਮਝ ਚੀਤ, ਇਸ ਤਰ੍ਹਾਂ ਦੀ ਕਹਿੰਦੇ ਤੂੰ ਚਿੱਤ ਵਿੱਚ ਮਰਜ਼ਾਦਾ ਸਮਝ ਲਾ ਵੀ ਇਹ ਕੁਛ ਸਮੇਂ ਤੋਂ ਆ, ਪਹਿਲੀ ਰੀਤੀ ਤਾਂ ਤੜਕੇ ਉੱਠਦੀ ਤਿੰਨ ਘੰਟੇ ਰਾਤ ਦੀ ਹੈ ਮਰਜ਼ਾਦਾ। ਚੌਪਈ ਜਾਮ ਜਾਮਨੀ ਮੱਜਨ ਕਰਕੇ, ਕਹਿੰਦੇ ਵੀ ਇਹ ਰੀਤੀ ਹੈ ਵੀ ਪਹਿਰ ਰਾਤ ਰਹਿੰਦੇ ਆ ਇਸ਼ਨਾਨ ਕਰਕੇ, ਸਿਮਰਹਿ ਨਾਮ ਪ੍ਰੇਮ ਉਰ ਧਰਕੇ, ਦੇਵ ਚ ਪ੍ਰੇਮ ਭਰ ਕੇ ਪਰਮੇਸ਼ਰ ਦਾ ਨਾਮ ਸਿਮਰੇ, ਮਹਿਮਾ ਜਾਗਣ ਪਿਛਲੀ ਰਹਿਣਾ, ਜਿਹੜੀ ਪਿਛਲੀ ਰਾਤ ਨੂੰ ਜਾਗਣਾ ਹੈ ਇਹਦੀ ਬੜੀ ਭਾਰੀ ਮਹਿਮਾ ਹੈ, ਜਿਵੇਂ ਫਰੀਦ ਜੀ ਨੇ ਵੀ ਕਿਹਾ ਨਾ, ਪਹਿਲੇ ਫਲ ਪੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈਂ ਕੰਨੋ ਦਾਤ, ਵੀ ਜਿਹੜਾ ਜਦੋਂ ਪਹਿਲੀ ਰਾਤ ਜਦੋਂ ਰਾਤ ਸ਼ੁਰੂ ਹੁੰਦੀ ਉਸ ਵੇਲੇ ਜਿਹੜਾ ਕੋਈ ਭਜਨ ਸਿਮਰਨ ਕਰਨਾ ਬਰਾਜਣ ਤੋਂ ਪਹਿਲਾਂ ਇਹ ਦਰਖਤ ਨੂੰ ਇਉਂ ਹੈ ਜਿਵੇਂ ਕੋਈ ਫੁੱਲ ਲੱਗ ਜਾਏ, ਅਤੇ ਪਿਛਲੀ ਰਾਤੀ ਉੱਠ ਕੇ ਨਾਮ ਜਪਣਾ ਇਉਂ ਹੈ ਜਿਵੇਂ ਫਲ ਤੋਂ ਫਿਰ ਫੁੱਲ ਤੋਂ ਬਾਅਦ ਫਿਰ ਅੱਗੇ ਫਲ ਪੈਂਦਾ ਹੈ, ਪਿਛਲੀ ਰਾਤੀ ਉੱਠ ਕੇ ਜਿਵੇਂ ਦਰਖਤ ਨੂੰ ਫਲ ਪੈਂਦਾ ਇਸ ਤਰ੍ਹਾਂ ਉਹ ਫਲ ਦੇ ਵਾਂਗ ਇਹ ਮਹਾਨ। ਨਿਗਮਾਗਮ ਭਾਖਤ ਕਹਿ ਬੈਨਾ, ਇਹ ਮੈਂ ਨਹੀਂ ਕਹਿੰਦਾ, ਵੇਦ ਵੀ ਸ਼ਾਸਤਰ ਵੀ ਇਹ ਬਚਨ ਕਹਿ ਰਹੇ ਵੀ ਮਨੁੱਖ ਨੂੰ ਤਿੰਨ ਘੰਟੇ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਨਾ ਚਾਹੀਏ ਤੇ ਭਜਨ ਸਿਮਰਨ ਵੀ ਨਾਲ ਕਰਨਾ ਚਾਹੀਏ। ਪੁਨ ਪਾਹਨ ਪੂਜਨ ਪਰਕਾਰਾ, ਬਾਕੀ ਵੀ ਆ ਜਿਹੜੀ ਪੱਥਰਾਂ ਦੀ ਪੂਜਾ ਕਰਨੀ ਇਹਦਾ ਜਿਹੜਾ ਕੋਈ ਢੰਗ ਤਰੀਕਾ ਹੈ। ਸੋ ਮੈਂ ਕਹੋ ਸੁਣੋ ਨਿਰਧਾਰਾ, ਇਹਦੇ ਸੰਬੰਧ ਵਿੱਚ ਵੀ ਮੈਂ ਖੋਲ ਕੇ ਕਹਿਣਾ ਵੀ ਤੂੰ ਨਿਰਣਾ ਕਰਕੇ ਸੁਣ ਲਾ, ਖਾਤ ਨ ਪੀਤ ਨ ਦੇ ਉਪਦੇਸ਼ਾ, ਰਾਜਨ ਤੂੰ ਗੁੱਸਾ ਨਾ ਮਨਾਈ, ਮੈਂ ਸੱਚ ਕਹਿਣਾ ਇਹ ਤੇਰਾ ਜਿਹੜਾ ਠਾਕਰ ਪੱਥਰ ਹੈ ਨਾ ਤਾਂ ਕੁਝ ਖਾਂਦਾ ਹੈ ਮੂੰਹ ਨਾਲ, ਤੇ ਨਾ ਇਹ ਕਹਿੰਦੇ ਕੋਈ ਜਿਵੇਂ ਕੋਈ ਦੁੱਧ ਪਾਣੀ ਪੀਂਦਾ ਹੈ, ਨਾ ਇਹ ਕਹਿੰਦੇ ਮੁੱਖੋਂ ਕੋਈ ਬੋਲ ਕੇ ਕਿਸੇ ਨੂੰ ਉਪਦੇਸ਼ ਦਿੰਦਾ ਇਹ ਪੱਥਰ ਜਾ। ਤਾਂ ਹੈ ਸੇਵ ਮਹਿ ਕਿਆ ਫਲ ਲੇਸਾ, ਇਹੋ ਜਿਹੇ ਪੱਥਰ ਦੀ ਸੇਵਾ ਕਰਕੇ ਕਹਿੰਦੇ ਕੀ ਕਿਸੇ ਨੇ ਫਲ ਲੈਣਾ ਤੇ ਮੈਂ ਕੀ ਭਲਾ ਫਲ ਲੈ ਲਵਾਂਗਾ, ਮੈਂ ਨੀ ਇਹਨੂੰ ਪੱਥਰ ਨੂੰ ਮੰਨਦਾ। ਸਤਿਗੁਰ ਪੂਰਨ ਪਰਮ ਕਿਰਪਾਲੂ, ਕਿਉਂਕਿ ਮੇਰੇ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਹੈ ਪੂਰਨ ਦਿਆਲੂ ਕਿਰਪਾਲੂ ਹੈ, ਸਤਿਗੁਰੂ ਜਾਗਤਾ ਹੈ ਦੇਵ, ਤਿਨ ਹੈ ਸੇਵ ਫਲ ਲਿਓ ਵਿਸਾਲਾ। ਉਹਨਾਂ ਦੇ ਜਿਹੜੇ ਬਚਨ ਹੈ ਉਹ ਬਾਣੀ ਹੈ, ਪੜ੍ਹ ਕੇ ਤੜਕੇ ਉੱਠ ਕੇ ਨਹਾ ਕੇ ਮੈਂ ਬਹੁਤੇ ਫਲਾਂ ਨੂੰ ਲਵਾਂਗਾ ਤੇ ਲੈ ਰਿਹਾ ਹਾਂ। ਜਗਤ ਉਧਾਰਨ ਹਿਤ ਤਨ ਧਾਰਾ, ਮੇਰੇ ਪੂਰਨ ਸਤਿਗੁਰੂ ਹੈ, ਉਹਨਾਂ ਨੇ ਸੰਸਾਰ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ ਸੀਰ ਤਾਰਿਆ ਹੋਇਆ। ਕਲ ਕੇ ਕਾਲ ਵਿਖੇ ਅਵਤਾਰਾ, ਕਲਯੁਗ ਦੇ ਸਮੇਂ ਉਹ ਗੁਰੂ ਨਾਨਕ ਦਾ ਐਸਾ ਅਵਤਾਰ ਹੈ। ਬਚਨ ਸੋ ਜਿਨ ਕੇ ਭਾਨ ਸਮਾਨਾ, ਮੇਰੇ ਗੁਰੂ ਨਾਨਕ ਦੇ ਬਚਨ ਸੂਰਜ ਦੇ ਤੁਲ ਹੈ, ਬੜੇ ਤੇਜ ਪ੍ਰਤਾਪ ਵਾਲੇ, ਬੜੇ ਪ੍ਰਕਾਸ਼ਮਈ। ਤਮ ਅਗਿਆਨ ਕੀਨ ਹਮ ਹਨ, ਮੇਰਾ ਤਵੀ ਉਹਨਾਂ ਬਚਨਾਂ ਨੇ ਅਗਿਆਨ ਰੂਪੀ ਹਨੇਰਾ ਬਿਲਕੁਲ ਹੀ ਖਤਮ ਕਰ ਦਿੱਤਾ, ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਮਗ ਬਿਹੰਗ ਕੋ ਜਿਨ ਹੈ ਬਤਾਵਾ, ਗੁਰੂ ਨਾਨਕ ਸਾਹਿਬ ਨੇ ਮੁਕਤੀ ਰੂਪੀ ਫਲ ਲੈਣ ਵਾਸਤੇ ਮੈਨੂੰ ਪੰਛੀ ਰਸਤਾ ਦੱਸਿਆ ਹੈ। ਫਲ ਕੇ ਨਿਕਟ ਜਾਏ ਸੁਖ ਪਾਵਾ, ਮੈਂ ਤਾਂ ਬਿਰਤੀ ਰਾਹੀਂ ਉਡਾਰੀ ਮਾਰ ਕੇ ਮੁਕਤੀ ਰੂਪੀ ਫਲ ਦੇ ਕੋਲ ਜਾ ਕੇ ਸੁਖ ਪਾਇਆ, ਮੁਕਤੀ ਲਈ ਬੈਠਾ ਛੁੱਟਿਆ ਬੈਠਾ। ਹਉ ਮੈਂ ਸੰਗ ਕਰਨ ਸਭ ਕਰਮ, ਬਾਕੀ ਜਿਹੜੇ ਕਰਮ ਕਾਂਡ ਦੇ ਕਰਨ ਹੈ ਉਹ ਤਾਂ ਹਮੇ ਸਹਿਤ ਹੀ ਹੁੰਦੇ ਹੈ। ਜਪ ਤਪ ਵਰਤ ਆਦਿਕ ਜੇ ਧਰਮ, ਜਿਵੇਂ ਕਹਿੰਦੇ ਜਪ ਜਾ ਕਰਨਾ ਕਿਸੇ ਦੇਵਤੇ ਦਾ, ਤਪ ਜਾ ਕਰਨਾ ਧੂਣੀ, ਹੋਰ ਕੋਈ ਵਰਤ ਵੁਰਤ ਜੇ ਰੱਖਣੇ, ਭੁੱਖੇ ਮਰਨਾ, ਇਸ ਤੋਂ ਬਾਅਦ ਲੈ ਕੇ ਜਿਹੜੇ ਹਨ ਸੋ ਕੀਟੀ ਮਗ ਜਾਣਨਾ ਹੋਏ। ਉਹ ਤਾਂ ਇਉਂ ਹੈ ਵੀ ਜਿਵੇਂ ਕੀੜੀ ਦਾ ਰਸਤਾ ਹੁੰਦਾ, ਹੌਲੀ ਹੌਲੀ ਚੱਲਦੀ ਹੁੰਦੀ ਹੈ। ਵਰਨ ਸੁਣਾਵਤ ਹਾਂ ਤੁਝ ਜੈਸੇ, ਤੈਨੂੰ ਕਹਿੰਦੇ ਖੋਲ ਕੇ ਕਥਨ ਕਰਕੇ ਮੈਂ ਸੁਣਾ ਦਿੰਦਾ। ਜੇਤੇ ਜਨਮ ਕਰਮ ਸ਼ੁਭ ਕਰਹੀ, ਕੇਤੇ ਜਨਮ ਕਰਮ ਸ਼ੁਭ ਕਰਹੀ, ਆ ਜਿਵੇਂ ਹੈ ਨਾ ਤੁਸੀਂ ਕਰਦੇ ਹੋ, ਕਾਲ ਸੀਰੇ ਵਰਤ ਜੇ ਰੱਖਣੇ, ਪੂਜਾ ਕਰਨੀ, ਮੱਥੇ ਦੇ ਚਿਲਕ ਲਾਉਣੇ, ਇੱਕ ਜਨਮ ਦੀ ਨੀ ਗੱਲ, ਕਹਿੰਦੇ ਕਿੰਨੇ ਜਨਮੀ ਧਾਰ ਕੇ ਕਰਮ ਜੇ ਕਰੇ ਕੋਈ। ਅੰਤਹ ਕਰਨ ਮੈਲ ਪੁਨ ਹਰਹੀ, ਫਿਰ ਕਹਿੰਦੇ ਅੰਤਹ ਕਰਨ ਦੀ ਜਿਹੜੀ ਪਾਪਾਂ ਦੀ ਮੈਲ ਜੀ ਹੈ ਉਹਨੂੰ ਇਹ ਨਾਸ ਕਰ ਦਿੰਦੇ, ਮਨ ਸ਼ੁੱਧ ਕਰ ਦਿੰਦੇ ਕਈ ਜਨਮਾਂ ਤੋਂ ਬਾਅਦ। ਮਿਲ ਹੈ ਗੁਰੂ ਤਬ ਦੇ ਉਪਦੇਸ਼ਾ, ਜਦੋਂ ਮਨ ਸ਼ੁੱਧ ਹੋ ਜਾਏ ਫਿਰ ਪੂਰਾ ਗੁਰੂ ਕਿਤੇ ਮਿਲ ਜਾਵੇ, ਫਿਰ ਉਹ ਉਪਦੇਸ਼ ਦੇ ਦੇਵੇ ਖੁਸ਼ ਹੋ ਕੇ। ਮੋਚਾ ਹੈ ਬੰਧਨ ਜਗਤ ਕਲੇਸ਼ਾ, ਫਿਰ ਕਹਿੰਦੇ ਸੰਸਾਰ ਦੇ ਜਿੰਨੇ ਬੰਧਨ ਹੈ, ਜਿੰਨੇ ਪੰਚਨਾ ਦੇ ਕਲੇਸ਼ ਹੈ ਉਹ ਤੋਂ ਛੁਡਾ ਲੈਂਦੇ ਆ ਉਹਨੂੰ। ਅਸ ਪ੍ਰਕਾਰ ਪਹੁੰਚੈ ਤਹ ਜਾਈ, ਇਸ ਤਰ੍ਹਾਂ ਕਈ ਜਨਮਾਂ ਵਿੱਚੋਂ ਕਹਿੰਦੇ ਉੱਥੇ ਮੁਕਤੀ ਰੂਪੀ ਫਲ ਤੱਕ ਜਾ ਕੇ ਪੁੱਜਦਾ ਹੈ। ਫਲ ਰੂਪੀ ਜੋ ਮੁਕਤ ਸੁਣਾਈ, ਜੋ ਮੁਕਤੀ ਰੂਪੀ ਫਲ ਮੈਂ ਤੈਨੂੰ ਸੁਣਾਇਆ ਹੈ। ਹਉਮੈ ਤਜਨੇ ਕੀ ਬਹੁ ਗਾਥਾ, ਜਿਵੇਂ ਹਉਮੈ ਨੂੰ ਛੱਡਣਾ ਇਸ ਦੀ ਜਿਹੜੀ ਬਹੁਤ ਤਰ੍ਹਾਂ ਦੀ ਕਥਾ ਹੈ। ਉਚਰੀ ਮਨ ਸੁਖ ਨਿਰਿਪ ਕੇ ਸਾਥਾ, ਜਿਹਦੇ ਸਾਥ ਉਚਾਰਨ ਕੀਤੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਹਉਮੈ ਦੇ ਸੰਬੰਧ ਵਿੱਚ ਬਹੁਤ ਖੋਲ ਖੁੱਲ ਵਿੱਚ ਲਿਆ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਸਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ, ਹਉ ਵਿੱਚ ਰੋਵੈ, ਹਉ ਵਿੱਚ ਧਰਿਆ, ਹਉ ਵਿੱਚ ਧੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣਾ, ਹੋਮਾਂ ਦੇ ਸੰਬੰਧ ਵਿੱਚ ਸਾਡੇ ਸਤਿਗੁਰਾਂ ਨੇ ਬਹੁਤ ਕਿਹਾ, ਤੂੰ ਆ ਕਰਮ ਕਾਂਡ ਜਾ ਕਰ, ਸਿੱਧਾ ਵਰਤ ਜਾ, ਮੱਥੇ ਦੇ ਕੇ ਮਥਾ ਹੋਮਾ ਜੇ ਕਰੀ ਚੱਲ। ਕਹੀ ਸ਼ਾਹ ਕੀ ਬਾਣੀ ਜੋਈ, ਜਿਹੜੀ ਕਹਿੰਦੇ ਮਨ ਸ਼ਕਾਹੂਕਾਰ ਦੀ ਬਾਣੀ ਕਈ ਬਚਨ ਕਹੇ ਹੈ ਨਾ, ਸਗਰੋ ਮਰਮ ਭੇਦਗੀ ਸੋਈ, ਸਾਰਾ ਜਿਹੜਾ ਅੰਦਰਲਾ ਹਿਰਦਾ ਸੀ ਉਹਨੂੰ ਬਿਨ ਗਈ ਇਹਦੇ ਹਿਰਦੇ ਵਿੱਚ ਜਣੀ ਬਸ ਗਏ ਬਚਨ ਮੱਲੋ ਮੱਲੀ। ਕਸੀ ਤੁਫੰਗ ਮਾਰੀਏ ਜੈਸੇ, ਚੰਗੀ ਤਰ੍ਹਾਂ ਜਿਹੜੀ ਬੰਦੂਕ ਪੱਕੀ ਹੈ ਨਾ, ਨਿਸ਼ਾਨਾ ਜਾ ਲਾ ਕੇ ਉਹਨੂੰ ਮਾਰੀਏ ਕਿਸੇ ਤੇ, ਘਾਇਲ ਭਇਓ ਭਵਾਲੂ ਤੈਸੇ। ਇਸ ਤਰ੍ਹਾਂ ਮਨੁਸ਼ ਕਾਹੂਕਾਰ ਨੇ ਕਮਾਈ ਕੀਤੀ ਸੀ, ਕਹਿੰਦੇ ਇਸ ਦੇ ਬਚਨਾਂ ਨੂੰ ਸੁਣ ਕੇ ਕਮਾਈ ਵਾਲਿਆਂ ਨੂੰ ਤੇ ਰਾਜਾ ਤਾਂ ਜ਼ਖਮੀ ਹੋ ਗਿਆ, ਜਾਣੀ ਐਨ ਫੱਟੜ ਹੋ ਗਿਆ, ਪੂਰੇ ਘਰ ਬਚਨ ਇਹਦੇ ਹਿਰਦੇ ਵਿੱਚ ਬਸ ਗਏ, ਧਸ ਗਏ ਹਨ। ਛੂਛੀ ਧੁੱਪ ਕੋ ਘਾਓ ਨਹਿ ਕਰਈ, ਕਿਉਂਕਿ ਜਿਹੜੀ ਖਾਲੀ ਜੀ ਬਦੂਕ ਹੁੰਦੀ ਹੈ, ਮੈਂ ਘੋੜਾ ਜਾ ਨੱਪੀ ਜਾਈਏ, ਇਸ ਤਰ੍ਹਾਂ ਜਿਹੜੀ ਕਮਾਈ ਤੋਂ ਬਗੈਰ ਕੋਈ ਬਚਨ ਕਰਨੇ, ਉਹ ਵੀ ਖਾਲੀ ਬਦੂਕ ਵਾਂਗੂ ਹੁੰਦੀ, ਉਹ ਕੋਈ ਫੱਟੜ ਨਹੀਂ ਕਰਦੀ ਹੈ। ਬਿਨਾਂ ਕਮਾਏ ਸੋ ਐਸ ਉਚਾਰਈ, ਹਾਂ ਬਿਨਾਂ ਕਮਾਈ ਤੋਂ ਜਿਹੜਾ ਕੋਈ ਉਚਾਰਨਾ ਹੋਵੇ, ਇਸੇ ਤਰ੍ਹਾਂ ਖਾਲੀ ਬਰੂਕ ਦੇ ਚਲਾਉਣਾ ਹੁੰਦਾ। ਗਾਡੀ ਭਰੀ ਚੱਲੇ ਜਿਹ ਥਾਈ, ਜਿਵੇਂ ਕੋਈ ਗੱਡੀ ਚੰਗੀ ਤਰ੍ਹਾਂ ਭਰੀ ਹੋਵੇ, ਫਿਰ ਜਿਸ ਥਾਂ ਉਹ ਚੱਲਦੀ ਹੋਵੇ, ਤੋਰਤ ਧਰਨੀ ਕੋ ਸੋ ਜਾਈ, ਕਿਉਂਕਿ ਭਰੀ ਹੋਈ ਗੱਡੀ ਆ ਧਰਤੀ ਨੂੰ ਤੋੜਦੀ ਜਾਂਦੀ ਆ, ਲੀਹਾਂ ਪਾਉਂਦੀ ਜਾਂਦੀ ਹੁੰਦੀ ਉਹ। ਛੂਛੀ ਜਾਏ ਉਖਲੇ ਪੋ, ਖਾਲੀ ਗੱਡੀ ਤਾਂ ਉਪਰੋਂ ਉਪਰੀ ਐਵੇਂ ਖਾਲੀ ਜਾਂਦੀ ਹੁੰਦੀ, ਉਹਦੇ ਕੋਈ ਲੀਲੂ ਨਹੀਂ ਪੈਂਦੀ। ਤਿਉਂ ਮਨਸੁਖ ਕੀ ਜਾਨੋ ਬੋਲੀ, ਇਸੇ ਤਾਂ ਤਿਉਂ ਮਨਸੁਖ ਦੇ ਥਾਂ ਮਨਮੁਖ ਕੀ ਜਾਨੋ ਬੋਲੀ ਪਾਠਸ਼ਾਹ, ਐਵੇਂ ਕਹਿੰਦੇ ਮਨਮੁਖ ਦੀ ਗੱਲਬਾਤ ਹੁੰਦੀ ਹੈ, ਜਿਵੇਂ ਖਾਲੀ ਗੱਡੀ ਹੋਵੇ ਨਾ, ਉਹ ਮਨਮੁਖ ਦੀਆਂ ਗੱਲਾਂ ਵੀ ਖਾਲੀ ਗੱਡੀਆਂ ਵਰਗੀਆਂ, ਕਿਸੇ ਤੇ ਕੋਈ ਅਸਰ ਨਹੀਂ ਉਹਨਾਂ ਦਾ ਹੁੰਦਾ ਹੈ। ਗੁਰਮੁਖ ਮਨਮੁਖ ਕੀ ਸ਼ੁਭ, ਗੁਰਮੁਖ ਮਨਸੁਖ ਕੀ ਸ਼ੁਭ ਬਾਣੀ, ਜਿਹੜਾ ਮਨਸੁਖ ਸ਼ਾਹੂਕਾਰ ਹੈ, ਗੁਰਮੁਖ ਵਾ ਗੁਰਮੁਖ ਹੈ, ਇਸ ਕਰਕੇ ਇਹਦੀ ਜਿਹੜੀ ਚੰਗੀ ਬਾਣੀ ਹੈ। ਨੀਕੇ ਨਿਰਿਪਕੇ ਮਨ ਮੈਂ ਮਾਨੀ, ਰਾਜੇ ਦੇ ਮਨ ਦੇ ਵਿੱਚ ਚੰਗੀ ਤਰ੍ਹਾਂ ਮੁੰਨੀ ਗਈ ਆ, ਮਨ ਵਿੱਚ ਧਸ ਗਈ ਬਸ ਗਈ ਹੈ। ਸੁਣ ਬਚ ਹੋਇ ਨਿਸ਼ਿਵ ਨਾਭ ਅਚੰਬਾ, ਉਸ ਵੇਲੇ ਮਨਸੁਖ ਸ਼ਾਹੂਕਾਰ ਦੇ ਐਸੇ ਗਿਆਨਮਈ ਬਚਨ ਸੁਣ ਕੇ ਸ਼ਿਵ ਨਾਭ ਰਾਜਾ ਅਚੰਬੇ ਹੋ ਗਿਆ, ਚਰਜ ਹੋ ਗਿਆ। ਜਾਨੀ ਮਨ ਇਹ ਕਹਿਤ ਅਦੰਬਾ, ਮਨ ਵੇ ਜਾਣ ਲਿਆ ਬਿਲਕੁਲ ਇਹ ਜਿਹੜਾ ਬਚਨ ਹੈ, ਛਲ ਫਰੇਬ ਤੋਂ ਕਪਟ ਤੋਂ ਰਹਿਤ ਹੋ ਕੇ ਸੋਲਾਂ ਨੇ ਸੱਚ ਕਹਿ ਰਿਹਾ ਹੈ। ਇਸ ਕੋ ਮਿਲਿਓ ਗੁਰੂ ਕੋ ਪੂਰਾ, ਸ਼ਿਵ ਨਾਮ ਰਾਜਾ ਸੋਚਦਾ ਵੀ ਇਹ ਮਨਸੁਖ ਸ਼ਾਹੂਕਾਰ ਨੂੰ ਕੋਈ ਪੂਰਾ ਸੂਰਾ ਗੁਰੂ ਮਿਲ ਗਿਆ ਲੱਗਦਾ ਹੈ। ਪਾਇਓ ਗਿਆਨ ਕੀਓ ਭ੍ਰਮ ਦੂਰਾ, ਇਹਦੇ ਪਾਸੋਂ ਬ੍ਰਹਮ ਗਿਆਨਿਆਂ ਨੇ ਪਾ ਲਿਆ ਤੇ ਸਾਰਾ ਭਰਮ ਭੁਲੇਖਾ ਦੂਰ ਕਰ ਲਿਆ ਹੈ। ਅਸ ਵਿਚਾਰ ਕਰ ਬੋਲਿਓ ਬਾਨੀ, ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਜਿਹੜਾ ਸ਼ਿਵ ਨਾਮ ਰਾਜਾ ਫਿਰ ਬੋਲਿਆ ਹੈ। ਧੰਨ ਸ਼ਾਹ ਸੁਮਤੇ ਗੁਣ ਖਾਨੀ, ਵੀ ਤੂੰ ਸ੍ਰੇਸ਼ਟ ਮਤ ਵਾਲਾ ਸ਼ਾਹੂਕਾਰ, ਗੁਣਾਂ ਦੀ ਖਾਣ ਹੈ। ਕੌਣ ਗੁਰੂ ਤਵ ਨਾਮ ਅਲਾਇ, ਮਨਸੁਖ ਸ਼ਾਹੂਕਾਰ ਦੱਸ ਤੇਰੇ ਗੁਰੂ ਦਾ ਨਾਮ ਕੀ ਹੋ, ਮੈਨੂੰ ਬੋਲ ਕੇ ਦੱਸ। ਤਿੰਨ ਕੀ ਬਾਣੀ ਬਹੁਰ ਸੁਣਾਵ, ਫਿਰ ਉਸ ਗੁਰੂ ਨਾਨਕ ਦੀ ਜਿਹੜੀ ਪਵਿੱਤਰ ਬਾਣੀ ਉਹ ਵੀ ਮੈਨੂੰ ਸੁਣਾ ਚੰਗੀ ਤਰ੍ਹਾਂ। ਜਿਹ ਕਹਿ ਨਿਕਟ ਵਿਵੇਕ ਹੈ ਪਾਵਾ, ਜਿਸ ਗੁਰੂ ਨਾਨਕ ਗੁਰੂ ਦੇ ਕੋਲੋਂ ਤੂੰ ਕਹਿੰਦੇ ਜੀਵੀ ਏਕਤਾ ਦੇ ਗਿਆਨ ਨੂੰ ਪਾਇਆ ਹੈ। ਕੋ ਅਸ ਕਲ ਮਹਿ ਜਗ ਪ੍ਰਗਟਾਵਾ, ਕਿਹੜਾ ਐਸਾ ਸੱਚਾ ਸੁੱਚਾ ਗੁਰੂ ਸੰਸਾਰ ਦੇ ਵਿੱਚ ਪ੍ਰਗਟ ਹੋ ਗਿਆ ਹੈ। ਸੁਣ ਨਰੇਸ਼ ਕੇ ਮਨਸੁਖ ਬੈਨਾ, ਕਿਉਂ ਰਾਜੇ ਦੇ ਬਚਨਾਂ ਨੂੰ ਸੁਣ ਕੇ ਮਨਸੁਖ ਸ਼ਾਹੂਕਾਰ ਨੇ ਕਹਿਓ ਨਾਮ ਸ੍ਰੀ ਗੁਰ ਗੁਣ ਐਨਾ, ਕਹਿਣ ਲੱਗਿਆ ਵੀ ਮੇਰੇ ਗੁਰੂ ਦਾ ਨਾਮ ਜੋ ਗੁਣਾਂ ਦੇ ਘਰ ਹੈ ਉਹ ਆ ਹੈ। ਸ੍ਰੀ ਨਾਨਕ ਸਭ ਪਾਤਿਕ ਹਾਰੀ, ਮੇਰੇ ਪੂਰੇ ਗੁਰੂ ਦਾ ਨਾਮ ਕਹਿੰਦੇ ਗੁਰੂ ਨਾਨਕ ਸਾਹਿਬ ਹੈ, ਜਿਹੜੇ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲੇ। ਅਸ ਕਹਿ ਪ੍ਰੇਮ ਵੱਡਿਓ ਉਰ ਭਾਰੀ, ਇਸ ਤਰ੍ਹਾਂ ਕਹਿ ਕੇ ਮਨਸੁਖ ਸ਼ਾਹੂਕਾਰ ਦੇ ਹਿਰਦੇ ਵਿੱਚ ਬੜਾ ਤਕੜਾ ਕਹਿੰਦੇ ਪ੍ਰੇਮ ਵੱਧ ਗਿਆ। ਗਦ ਗਦ ਬਾਣੀ ਪੁੱਲ ਕੇ ਅੰਗਾ, ਇਧਰ ਕਹਿੰਦੇ ਮਾਨ ਜਿਹੜਾ ਸ਼ਿਵਨਿਵ ਰਾਜੀ ਹੈ ਉਹਦੀ ਵੀ ਬਾਣੀ ਗੜਗੜ ਹੋ ਗਈ ਹੈ, ਤੇ ਅੰਗਾਂ ਵਿੱਚ ਪੁਲਕਾਵਲੀ ਆ ਗਈ, ਲੂੰ ਕੰਡੇ ਖੜੇ ਹੋ ਗਏ ਰਾਜੇ ਦੇ। ਲੋਚਨ ਛਾਵਾ ਨੀਰ ਉਮੰਗਾ, ਹਾਂ ਇਸ ਤਰ੍ਹਾਂ ਚਾਵਰ ਛਾਕ ਕਰਕੇ ਨੇਤਰਾਂ ਵਿੱਚ ਜਲ ਆ ਗਿਆ ਵੀ ਦੇਖੋ ਇਹ ਕਿੱਡਾ ਮਨਸੁਖ ਸ਼ਾਹੂਕਾਰ ਹੈ, ਵੀ ਮਹਾਰਾਜ ਕੋਲੋਂ ਐਸੇ ਪੂਰੇ ਸਤਿਗੁਰੋਂ ਗਿਆਨ ਪਾਈ ਬੈਠਾ ਹੈ, ਤੇ ਮੈਂ ਇੱਥੇ ਪੱਥਰਾਂ ਦਾ ਮੱਥਾ ਮਾਰੀ ਜਾ ਰਿਹਾ ਹੈ, ਕਹਿੰਦਾ 15 ਦਿਨਾਂ ਪਿੱਛੋਂ ਭੁੱਖਾ ਮਰਦਾ ਹਾਂ, ਇਹ ਵੇਖ ਲਓ ਘਰੇ ਬੈਠਾ ਮੋਰਨਾ ਤਿੰਨ ਮੇਲ ਦਾ ਛਕਦਾ ਹੈ, ਨਾਲੇ ਤੜਕੇ ਉੱਠ ਕੇ ਨਹਾ ਧੋ ਕੇ ਮਹਾਰਾਜ ਦੀ ਬਾਣੀ ਪੜ੍ਹ ਲੈਂਦਾ, ਨਾਲੇ ਕਮਾਈ ਕਰਕੇ ਲਾਭ ਲੈ ਰਿਹਾ ਹੈ, ਅਤੇ ਮੈਂ ਰਾਜਾ ਹੁੰਦਾ ਵੀ ਖਾਲੀ ਬੈਠਾ, ਇਸ ਕਰਕੇ ਇਹਦੇ ਅੱਖਾਂ ਵਿੱਚੋਂ ਨੇਤਰਾਂ ਜਲ ਆ ਗਿਆ ਹੈ। ਅਤੇ ਉਂਝ ਚਾਵਰ ਸ਼ਾਹ ਵਿੱਚ ਆ ਗਿਆ ਵੀ ਚਲੋ ਕੋਈ ਪੂਰੇ ਸੂਰੇ ਗੁਰੂ ਦਾ ਸਿੱਖ ਤਾਂ ਮਿਲਿਆ ਹੈ ਨਾ, ਜਿਸ ਤੋਂ ਮੈਨੂੰ ਅੱਗੇ ਰਸਤਾ ਮਿਲ ਜਾਏਗਾ। ਜਿਸ ਤਰ੍ਹਾਂ ਇਹ ਫਿਰ ਰਾਜੇ ਨੇ ਮਹਾਰਾਜ ਦੇ ਦਰਸ਼ਨ ਦਾਰ ਕਰਨ ਵਾਸਤੇ ਵੀ ਮੈਨੂੰ ਵੀ ਉਹਨਾਂ ਦੇ ਕੋਲ ਲੈ ਕੇ ਚੱਲ, ਛੇਤੀ ਦੇ ਕੇ ਮੈਂ ਵੀ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰਾਂਗਾ, ਉਹਨਾਂ ਦੇ ਪਾਸੋਂ ਉਪਦੇਸ਼ ਲੈ ਕੇ ਜਿਸ ਤਰ੍ਹਾਂ ਤੂੰ ਬ੍ਰਹਮ ਗਿਆਨੀ ਬਣ ਕੇ ਬੈਠਾ, ਆਪਣਾ ਜੀਵਨ ਸਵਾਰੀ ਬੈਠਾ, ਮੈਂ ਵੀ ਸਵਾਰਾਂਗਾ। ਜਿਸ ਤਰ੍ਹਾਂ ਮਨਸਿਕ ਸ਼ਾਹੂਕਾਰ ਨੇ ਇਹਨੂੰ ਸਿਖੱਲਾ ਰਸਤਾ, ਸੋਹਣਾ ਢੰਗ, ਸੌਖਾ ਦੱਸਿਆ ਸੀ ਵੀ ਤੈਨੂੰ ਰਸਤਾ ਤੈਅ ਕਰਨ ਦੀ ਲੋੜ ਨਹੀਂ ਹੈ, ਮੇਰੇ ਜਿਹੜੇ ਗੁਰੂ ਨਾਨਕ ਸਾਹਿਬ ਪੂਰਨ ਸਤਿਗੁਰੂ ਹੈ ਉਹਨਾਂ ਕੋਲ ਤੈਨੂੰ ਜਾਣ ਦੀ ਲੋੜ ਨਹੀਂ ਹੈ, ਤੂੰ ਇੱਥੇ ਬੈਠਾ ਉਹਨਾਂ ਨੂੰ ਯਾਦ ਕਰੋ, ਆਪੇ ਹੀ ਆ ਜਾਣਗੇ। ਇਸ ਤਰ੍ਹਾਂ ਜਿਵੇਂ ਇਹਨੂੰ ਸ਼ਰਧਾ ਭਾਵਨਾ ਵਾਲਾ ਉਪਦੇਸ਼ ਦੇ ਕੇ ਇਸ ਪਾਸੇ ਪ੍ਰਵਿਰਤ ਕਰ ਦੇਵੇਗਾ, ਜਿਸ ਤਰ੍ਹਾਂ ਇਹ ਸੁਪਦੇਸ਼ ਸੁਣ ਕੇ ਫਿਰ ਇਸ ਰਸਤੇ ਸ਼ਿਵ ਨਾਵਰਾਜ ਚੱਲੇਗਾ ਅਤੇ ਗੁਰੂ ਨਾਨਕ ਸਾਹਿਬ ਜੀ ਇਹਦੇ ਕੋਲ ਵੀ ਚਲੇ ਜਾਣਗੇ, ਇਹਨੂੰ ਵੀ ਨਿਹਾਲ ਕਰਨਗੇ। ਉਹ ਕੁਝ ਦਿਨਾਂ ਵਿੱਚ ਸਾਰਾ ਪ੍ਰਸੰਗ ਲੜੀਵਾਰ ਰੂਪ ਵਿੱਚ ਆਵੇਗਾ, ਆਪਾਂ ਸੁਣ ਕੇ ਲਾਹਾ ਲਵਾਂਗੇ। ਹੁਣ ਸਮਾਂ ਹੋਇਆ ਜਿੱਥੇ ਸਮਾਪਤੀ ਹੈ ਜੀ। ਸ੍ਰੀ ਨਾਨਕ ਸਭ ਪਾਤਿਕ ਹਾਰੀ, ਅਸ ਕਹਿ ਪ੍ਰੇਮ ਵੱਡਿਓ ਉਰ ਭਾਰੀ, ਗਦ ਗਦ ਬਾਣੀ ਭੁੱਲ ਕੇ ਅੰਗਾ, ਲੋਚਨ ਛਾਵਾ ਨੀਰ ਉਮੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਹਾਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧਿ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਚਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਚਾਰਨ ਹਾਰ, ਤੂੰ ਠਾਕੁਰ ਅਰਦਾਸ, ਜੀਉ ਪਿੰਡ ਸਾਵਤੀ, ਮਾਤ ਪਿਤਾ ਹਮ ਬਾਰਕ ਤੇ।